ਉਹਨਾਂ ਦੇ ਜਵਾਬ ਜਿਹੜੇ ਨੇ ਤੁਹਾਡੇ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਜੀ। ਸ਼ੁਕਰੀਆ ਜੀ ਜੀ, ਬਹੁਤ ਬਹੁਤ ਸ਼ੁਕਰੀਆ ਹਰਜੀਤ ਹੋਰ ਸਾਰੇ ਸੁਣਨ ਵਾਲਿਆਂ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਖਾਣਾ ਹੈ ਬਾਬੀ ਜੀ ਨੇ, ਕਮਾਲ ਕਰ ਦਿੱਤੀ। ਸਾਨੂੰ ਵੀ ਦੱਸ ਦੋ ਕੁਛ। ਖਾਣਾ ਤਾਂ ਸਾਰੇ ਬਣਾ ਲੈਂਦੇ ਨੇ, ਮੈਂ ਯੂਜ ਕਰਦੀ ਹਾਂ ਰਤਨ ਸਪਾਈਸ ਮਾਰਟ ਦੇ ਮਸਾਲੇ। ਉੱਥੇ ਮਸਾਲਿਆਂ ਦੀ ਬਹੁਤ ਰੇਂਜ ਹੈ, ਉਹ ਵੀ ਬਹੁਤ ਘੱਟ ਪ੍ਰਾਈਸਿਸ ਤੇ। ਨਾਲੇ ਹੌਪ ਕਾਰਡ, ਗਰੋਸਰੀ ਆਈਟਮਸ, ਫਰੈਸ਼ ਫਰੂਟ, ਵੈਜੀਟੇਬਲਸ ਤੇ ਸਪੋਰਟਸ ਦਾ ਸਮਾਨ ਵੀ ਅਵੇਲੇਬਲ ਹੈ। ਜਿਨ੍ਹਾਂ ਦੀਆਂ ਟਾਈਮਿੰਗਸ ਨੇ ਮੰਡੇ ਟੂ ਫਰਾਈਡੇ 7:30 AM to 9 PM, ਜਦੋਂ ਕਿ ਸੈਟਰਡੇ ਐਂਡ ਸੰਡੇ 9 AM to 9 PM, Unit 12-14, Bar 2, Bishop Dunn Place, Botany, phone number 265-1502, Ratan Spice Mart, Botany. ਯਾਰ ਤੰਗ ਕਰ ਮਾਰਿਆ ਮੈਨੂੰ ਇਸ ਗੱਡੀ ਨੇ, ਮੈਂ ਤਾਂ ਮਕੈਨਿਕਾਂ ਦੇ ਚੱਕਰ ਮਾਰ ਮਾਰ ਕੇ ਹੰਭ ਗਿਆ। ਇਹ ਗੱਡੀ ਦਾ ਹੀ ਨਹੀਂ ਮਕੈਨਿਕ ਦਾ ਵੀ ਨੁਕਸ ਹੋ ਸਕਦਾ ਹੈ। ਜਿਵੇਂ ਬਿਮਾਰ ਹੋਣ ਤੇ ਅਸੀਂ ਕਿਸੇ ਚੰਗੇ ਡਾਕਟਰ ਕੋਲ ਜਾਂਦੇ ਹਾਂ, ਉਵੇਂ ਗੱਡੀ ਵੀ ਉਸੇ ਮਕੈਨਿਕ ਕੋਲ ਲੈ ਕੇ ਜਾਣੀ ਚਾਹੀਦੀ ਹੈ ਜਿਸ ਦੇ ਨਾਮ ਤੇ ਸਾਰੇ ਭਰੋਸਾ ਕਰਦੇ ਨੇ। ਪਰ ਉਹ ਹੈ ਕੌਣ? ਜੋਸ਼ੀ ਆਟੋਮੋਟਿਵ ਐਂਡ ਟਾਇਰਸ ਵਾਲੇ ਨਵੀਨ ਜੋਸ਼ੀ। ਇਹ ਹਰ ਪ੍ਰਕਾਰ ਦੀਆਂ ਮਕੈਨਿਕਲ ਰਿਪੇਅਰਸ ਕਰਦੇ ਨੇ। ਵਾਫ ਅਤੇ ਸਰਵਿਸਿੰਗ ਤੋਂ ਇਲਾਵਾ ਇੱਥੇ ਤੁਹਾਨੂੰ ਗੱਡੀਆਂ ਦੇ ਵਧੀਆ ਕੁਆਲਿਟੀ ਟਾਇਰਸ ਵੀ ਮਿਲਣਗੇ। ਟੈਕਸੀ ਡਰਾਈਵਰ ਵੀਰਾਂ ਲਈ ਖਾਸ ਡਿਸਕਾਊਂਟ। ਐਡਰੈਸ ਦੱਸੋਗੇ ਪਲੀਜ਼? ਐਡਰੈਸ ਹੈ 11C ਬੇਕਰਫੀਲਡ ਪਲੇਸ, ਮੈਨਕਾਓ, ਓਪੋਜ਼ਿਟ ਬੇਕਰਫੀਲਡ ਮੈਡੀਕਲ ਸੈਂਟਰ। ਕਾਲ ਕਰੋ ਨਵੀਨ ਜੋਸ਼ੀ ਨੂੰ 262-42-79 ਤੇ। ਜੋਸ਼ੀ ਆਟੋਮੋਟਿਵ ਐਂਡ ਟਾਇਰਸ। ਕਿੰਨਾ ਵਧੀਆ ਹੋਵੇ ਜੇਕਰ ਤੁਸੀਂ ਆਪਣੇ ਬਾਥਰੂਮ ਨੂੰ ਬਣਾਉਣ ਤੋਂ ਪਹਿਲਾਂ ਹੀ ਦੇਖ ਸਕੋ ਕਿ ਉਹ ਬਣਿਆ ਹੋਇਆ ਕਿਵੇਂ ਦਾ ਲੱਗੇਗਾ। ਟੈਪਸ ਨੂੰ ਖੁਦ ਚਲਾ ਕੇ ਦੇਖੋ, ਟਾਇਲਸ ਅਤੇ ਸ਼ਾਵਰਸ ਨੂੰ ਪਹਿਲਾਂ ਹੀ ਦੇਖ ਅਤੇ ਮਹਿਸੂਸ ਕਰ ਸਕੋ। ਹੁਣ ਬਾਥ ਐਂਡ ਟਾਇਲ ਦੇ ਅਲਟਰਾ ਮਾਡਰਨ ਸ਼ੋਰੂਮ ਐਲਬਨੀ ਅਤੇ ਮੈਨਕੋ ਵਿਖੇ ਇਹ ਸੰਭਵ ਹੈ। ਅਲਟਰਾ ਮਾਡਰਨ ਮਿਕਸਰਸ ਜੋ ਕਿ ਸ਼ਾਨਦਾਰ ਲੱਗਦੇ ਹਨ ਅਤੇ ਹਰ ਬਜਟ ਅਤੇ ਆਕਾਰ ਦੇ ਆਕਰਸ਼ਕ ਸ਼ਾਵਰਸ ਤੋਂ ਇਲਾਵਾ ਖੂਬਸੂਰਤ ਯੂਰੋਪੀਅਨ ਅਤੇ ਸਿਰਾਮਿਕ ਟਾਇਲਸ ਦੀ ਬਹੁਤ ਵੱਡੀ ਰੇਂਜ ਉਪਲਬਧ ਹੈ। ਆਓ ਅਤੇ ਖੁਦ ਆ ਕੇ ਦੇਖੋ 7B ਡਗਲਸ ਅਲੈਗਜ਼ੈਂਡਰ ਪਰੇਡ ਐਲਬਨੀ ਜਾਂ 132E ਕੈਵੈਂਡਿਸ਼ ਡਰਾਈਵ ਮੈਨਕੋ। ਕਾਲ 0800-244-279। ਕੇ 2 ਮਿੰਟ ਦਾ ਸਮਾਂ ਹੋ ਗਿਆ ਘੜੀਆਂ 'ਤੇ, ਅਤੇ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਜਤਿੰਦਰ ਪੰਨੂ ਹੋਰਾਂ ਦੇ ਨਾਲ ਗੱਲ ਕਰਨ ਦਾ। ਇਸ ਪ੍ਰੋਗਰਾਮ ਦੇ ਵਿੱਚ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਸਮੇਂ ਦੇ ਦਰਮਿਆਨ ਤੁਸੀਂ ਫੋਨ ਕਰਕੇ ਸਾਨੂੰ ਸਵਾਲ ਲਿਖਵਾ ਸਕਦੇ ਹੋ। ਜੇਕਰ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ, ਕੋਈ ਐਡਵਾਈਸ ਲੈਣਾ ਚਾਹੁੰਦੇ ਹੋ ਜਤਿੰਦਰ ਪੰਨੂ ਹੋਰਾਂ ਤੋਂ, ਕੁਝ ਇੱਕ ਸਵਾਲ ਮੇਰੇ ਕੋਲ ਪਹੁੰਚੇ ਵੀ ਨੇ, ਅਸੀਂ ਨੋਟ ਕਰ ਲਏ ਨੇ, ਅਤੇ ਪੰਨੂ ਸਾਹਿਬ ਸਾਡੇ ਨਾਲ ਫੋਨ ਲਾਈਨ ਦੇ ਰਾਹੀਂ ਸ਼ਾਮਿਲ ਹੋ ਗਏ ਨੇ। ਸਮਾਂ ਸਾਡੇ ਕੋਲ ਇਸ 1 ਘੰਟੇ ਦਾ ਜਿਹੜਾ ਹੁੰਦਾ, ਅਸੀਂ ਸਾਰੀ ਜਿਹੜੀਆਂ ਖਬਰਾਂ ਨੇ ਵਿਸ਼ਵ ਭਰ ਦੀਆਂ ਜਾਂ ਫਿਰ ਪੰਜਾਬ ਦੀਆਂ, ਇਹਨਾਂ ਸਾਰੀਆਂ ਖਬਰਾਂ 'ਤੇ ਤਬਸਰਾ ਕਰਦੇ ਨੇ ਪੰਨੂ ਸਾਹਿਬ, ਅਤੇ ਇਸ ਤਬਸਰੇ ਦੇ ਨਾਲ ਨਾਲ ਜਿਹੜੇ ਸਰੋਤਿਆਂ ਦੇ ਵੱਲੋਂ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦੇ ਜਵਾਬ ਵੀ ਦਿੱਤੇ ਜਾਂਦੇ ਨੇ। ਸੋ ਤੁਸੀਂ ਇਸ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਸਾਨੂੰ info@radiospice.co.nz 'ਤੇ ਈਮੇਲ ਭੇਜ ਸਕਦੇ ਹੋ, ਜਾਂ ਫਿਰ ਹਰਜੀਤ @radiospice.co.nz ਦੇ ਰਾਹੀਂ ਗੱਲ ਕਰ ਸਕਦੇ ਹੋ। ਫੇਸਬੁੱਕ ਦੇ ਰਾਹੀਂ ਵੀ ਸਾਨੂੰ ਸੰਪਰਕ ਕੀਤਾ ਜਾ ਸਕਦਾ ਹੈ ਸਾਡੇ ਫੇਸਬੁੱਕ ਪੇਜ ਦੇ ਰਾਹੀਂ। ਇਮੀਗ੍ਰੇਸ਼ਨ ਗੁਰੂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਤੁਹਾਡੇ ਤੱਕ ਪਹੁੰਚਦਾ ਹੈ ਹਰੇਕ ਐਤਵਾਰ ਸੰਡੇ ਈਵਨਿੰਗ ਵਿਦ ਹਰਜੀਤ ਪ੍ਰੋਗਰਾਮ ਦੇ ਦੌਰਾਨ 8 ਵਜੇ ਤੋਂ ਲੈ ਕੇ 9 ਵਜੇ ਤੱਕ ਜਤਿੰਦਰ ਪੰਨੂ ਹੋਰਾਂ ਦੇ ਨਾਲ ਸਾਡੀ ਜਿਹੜੀ ਖਾਸ ਗੱਲਬਾਤ ਹੁੰਦੀ ਹੈ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ, ਆਇਆਂ ਨੂੰ ਰੇਡੀਓ ਸਪਾਈਸ 'ਤੇ। ਜੀ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਉਮੀਦ ਕਰਦੀ ਹਾਂ ਠੀਕ ਠਾਕ ਹੋਵੋਗੇ। ਜੀ ਬਿਲਕੁਲ, ਤੁਹਾਡੇ ਸਾਰਿਆਂ ਦੀ ਸੁੱਖ ਮੰਗਦੇ ਹਾਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਇੰਨੀ ਦੂਰ ਜਾ ਕੇ ਵੀ ਆਪਣੇ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਜੁੜੇ ਹੋਏ ਹੋ। ਇਸ ਗੱਲ ਲਈ ਮੈਂ ਪੰਜਾਬ ਦੇ ਵਿੱਚ ਬੈਠੇ ਲੋਕਾਂ ਵੱਲੋਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਜੀ ਅਤੇ ਪੰਨ ਸਾਹਿਬ, ਜਿਹੜੇ ਸਵਾਲ ਨੇ ਅੱਜ ਦੇ ਉਹਨਾਂ ਦੇ ਵਿੱਚੋਂ ਅਸੀਂ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ, ਪਾਕਿਸਤਾਨ ਦੇ ਬਲੋਚਿਸਤਾਨ ਅਤੇ ਸਿੰਧ ਰਾਜਾਂ ਦੇ ਵਿੱਚ ਗੜਬੜ ਕਾਫੀ ਵਧੀ ਜਾਂਦੀ ਹੈ। ਉਹ ਭਾਰਤ ਉੱਤੇ ਦੋਸ਼ ਲਾਏ ਜਾਂਦੇ ਨੇ, ਨਰਿੰਦਰ ਮੋਦੀ ਦੇ ਖਿਲਾਫ ਮਤੇ ਵੀ ਪਾਸ ਕੀਤੇ ਨੇ, ਇਹ ਸਭ ਕੀ ਹੋ ਰਿਹਾ? ਦੇਖੋ, 15 ਅਗਸਤ ਦੇ ਸਮਾਗਮ 'ਚ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨੇ ਬਲੋਚਿਸਤਾਨ ਦਾ ਜ਼ਿਕਰ ਕੀਤਾ ਕਿ ਆਪਣਾ ਘਰ ਸਾਂਭਣ ਪਾਕਿਸਤਾਨ ਵਾਲੇ ਜੀ, ਸਾਡੇ ਕਸ਼ਮੀਰ ਵਿੱਚ ਬਿਨਾਂ ਵਜ੍ਹਾ ਦਖਲ ਨਾ ਦੇਣੇ, ਤੇ ਉਹਨਾਂ ਦਾ ਦਖਲ ਗੈਰ ਕਾਨੂੰਨੀ ਆ। ਉਹਦੇ ਤੋਂ ਬਾਅਦ ਬਲੋਚਿਸਤਾਨ ਦੇ ਵਿੱਚ ਕੁਝ ਲੋਕਾਂ ਨੇ ਨਾਅਰੇ ਲਾਏ, ਮੁਜ਼ਾਹਰੇ ਕੀਤੇ, ਤਿਰੰਗਾ ਝੰਡਾ ਵੀ ਭਾਰਤ ਦਾ ਲਹਿਰਾਇਆ ਤੇ ਨਰਿੰਦਰ ਮੋਦੀ ਦੀਆਂ ਫੋਟੋ ਵੀ ਚੁੱਕੀਆਂ। ਪਾਕਿਸਤਾਨ ਵਾਲੇ ਕਹਿੰਦੇ ਜੀ ਨਰਿੰਦਰ ਮੋਦੀ ਨੇ ਦਖਲ ਦਿੱਤਾ ਤੇ ਸਾਡੇ ਇੱਥੇ ਹਾਲਾਤ ਖਰਾਬ ਕਰਨ ਦਾ ਯਤਨ ਕੀਤਾ, ਇੱਥੇ ਜਿਹੜੀ ਗੜਬੜ ਪਿੱਛੇ ਭਾਰਤ ਹੈ। ਸੱਚਾਈ ਇਹ ਹੈ ਕਿ ਉੱਥੇ ਕਲਾਦ ਤੇ ਖਾਨ ਦਾ ਰਾਜ ਹੁੰਦਾ ਸੀ, ਪਹਿਲਾਂ ਅੰਗਰੇਜ਼ਾਂ ਨਾਲ ਟੱਕਰ ਹੋਈ, ਫਿਰ ਇੱਕ ਸਮਝੌਤਾ ਹੋ ਗਿਆ। ਸਮਝੌਤੇ ਪਿੱਛੋਂ ਜਦੋਂ ਪਾਕਿਸਤਾਨ ਬਣਿਆ, ਇਹਨਾਂ ਦਾ ਪਾਕਿਸਤਾਨ ਬਣਾਉਣ ਵਾਲੇ ਮੁਹੰਮਦ ਅਲੀ ਜਿਨ੍ਹਾਂ ਨੇ ਆਪ ਵਾਅਦਾ ਕੀਤਾ ਸੀ ਕਿ ਤੁਹਾਡੀ ਖੁਦ ਮੁਖਤਾਰੀ ਦਾ ਖਿਆਲ ਰੱਖਾਂਗੇ, ਇਹਨਾਂ ਨੇ ਨਹੀਂ ਰੱਖਿਆ। 1948 ਚ ਨਰਿੰਦਰ ਮੋਦੀ ਤੇ ਜੇ 4 ਸਾਲ ਦਾ ਬੱਚਾ ਸੀ ਜਦੋਂ ਪਹਿਲੀ ਵਾਰੀ ਉਸੇ ਬਲੋਚਿਸਤਾਨ ਚ ਲੋਕ ਭੜਕ ਉੱਠੇ ਤੇ ਪਾਕਿਸਤਾਨ ਨੂੰ ਪਸੀਨੇ ਆ ਗਏ ਸਨ। ਇਹ ਪਹਿਲੀ ਲੜਾਈ ਸੀ। ਉਹਦੇ ਤੋਂ ਬਾਅਦ ਲਗਾਤਾਰ ਹਰ 2-4 ਸਾਲ ਉੱਥੇ 2-4 ਸਾਲ ਬਾਅਦ ਟਕਰਾਅ ਹੁੰਦਾ ਰਿਹਾ। ਇੰਨੀ ਵਾਰ ਜਿਹੜਾ ਟਕਰਾਅ ਹੋਇਆ, ਨਰਿੰਦਰ ਮੋਦੀ ਨੂੰ ਤਾਂ ਪ੍ਰਧਾਨ ਮੰਤਰੀ ਬਣਿਆ ਅਜੇ 2.5 ਸਾਲ ਹੋਏ ਆ ਤੇ ਤਕਰੀਰ ਕੀਤੀ ਨੂੰ ਅਜੇ ਕੁੱਲ 20 ਦਿਨ ਨਹੀਂ ਹੋਏ। ਜਿਹੜਾ ਪਹਿਲਾਂ ਟਕਰਾਅ ਹੁੰਦਾ ਰਿਹਾ, ਹੁਣ ਤੱਕ 45,000 ਤੋਂ ਵੱਧ ਲੋਕ ਮਰ ਗਏ, ਉਹਦਾ ਜ਼ਿੰਮੇਵਾਰ ਕੌਣ ਹੈ? ਸੱਚਾਈ ਇਹ ਹੈ ਕਿ ਪਾਕਿਸਤਾਨ ਵਾਲਿਆਂ ਨੇ ਉਹਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਉਸ ਕਬਜ਼ੇ ਤੋਂ ਲੋਕ ਭੜਕੇ ਪਏ ਨੇ। ਹੁਣ ਇਸ ਵਾਰੀ ਇਹਦੇ ਨਾਲ ਨਾਲ ਹੀ ਦੂਸਰੇ ਪਾਸਿਓਂ ਸਿੰਧ ਦੇ ਵਿੱਚੋਂ ਵੀ ਵੱਖਰਾ ਆਜ਼ਾਦ ਸਿੰਧ ਬਣਾਉਣ ਦੀ ਮੰਗ ਉੱਠ ਪਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧ ਦਾ ਨਾਂ ਹੀ ਨਹੀਂ ਲਿਆ। ਸਿੰਧ ਦਾ ਨਾਂ ਇਹਨੇ ਨਹੀਂ ਲਿਆ, ਪਰ ਇਹਨੇ ਜਿਹੜੀ ਕਸ਼ਮੀਰ ਬਾਰੇ ਗੱਲ ਕੀਤੀ ਕਿ ਤੁਸੀਂ ਸਾਡੇ ਤੋਂ ਕਸ਼ਮੀਰ ਪਾਕਿਸਤਾਨ ਵਾਲਿਓ ਨਾ ਮੰਗੋ, ਸਾਡੇ ਕੋਲ ਕਾਨੂੰਨੀ ਤੌਰ ਤੇ ਆ ਜਿਹੜਾ ਕਸ਼ਮੀਰ ਤੁਹਾਡੇ ਕਬਜ਼ੇ ਚ ਹੈ, ਜਿਹਨੂੰ ਤੁਸੀਂ ਆਜ਼ਾਦ ਕਸ਼ਮੀਰ ਕਹਿੰਦੇ ਪਰ ਕਬਜ਼ਾ ਤੁਹਾਡਾ ਹੈ, ਤੁਸੀਂ ਉਹ ਕਸ਼ਮੀਰ ਸਾਨੂੰ ਵਾਪਸ ਦਿਓ, ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਲਿਖਤਾਂ ਦੇ ਵਿੱਚ ਉਹ ਸਾਡਾ ਹੈ ਤੁਹਾਡਾ ਨਹੀਂ। ਇੰਨੀ ਗੱਲ ਸੁਣਨ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਵੀ ਭੜਕੀ। ਉੱਥੇ 2-3 ਅੱਤਵਾਦੀਆਂ ਦੇ ਲੀਡਰ ਨੇ, ਇੱਕ ਸਲਾਹਉਦੀਨ ਹੈ, ਇੱਕ ਹਾਫਿਜ਼ ਸਈਦ ਹੈ, ਉਹਨਾਂ ਨੇ ਇਹ ਤਕਰੀਰਾਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਤਾਂ ਸਾਡੇ ਤੋਂ ਕਸ਼ਮੀਰ ਮੰਗਦੇ ਪਏ ਹਾਂ, ਅਸੀਂ ਤੇ ਤੁਹਾਡੇ ਤੋਂ ਸਿੰਧ ਦਾ ਹਿੱਸਾ ਮੰਗਣਾ, ਅਸੀਂ ਤੇ ਤੁਹਾਡੇ ਤੋਂ ਮੁੰਬਈ ਵੀ ਖੋਣਾ। ਜਦੋਂ ਇਹਨਾਂ ਨੇ ਆਹ ਗੱਲਾਂ ਕੀਤੀਆਂ ਸਿੰਧ ਦੀਆਂ ਗੱਲਾਂ, ਉਹਨਾਂ ਨੇ ਛੇੜੀਆਂ ਤੇ ਉਹਨਾਂ ਦੇ ਸਿੰਧ ਵਿੱਚ ਲੋਕ ਭੜਕ ਉੱਠੇ ਕਿ ਅਸੀਂ ਤਾਂ ਪਹਿਲਾਂ ਹੀ ਆਜ਼ਾਦੀ ਮੰਗਦੇ ਹਾਂ। ਇਹ ਗੱਲ ਸੱਚੀ ਹੈ ਕਿ ਅੱਜ ਤੋਂ 30 ਸਾਲ ਪਹਿਲਾਂ ਉੱਥੇ ਇੱਕ ਜੀਏ ਸਿੰਧ ਮੂਵਮੈਂਟ ਚੱਲੀ ਸੀ। ਉਹ ਸਾਰੀ ਇਸ ਗੱਲ ਤੇ ਸੀ ਕਿ ਅਸੀਂ ਪਾਕਿਸਤਾਨ ਦੇ ਨਾਲ ਰਹਿਣਾ ਨਹੀਂ। ਜਦੋਂ ਉਹ ਮੂਵਮੈਂਟ ਚੱਲੀ ਸੀ, ਉਹ ਤਾਂ ਨਰਿੰਦਰ ਮੋਦੀ ਅਜੇ ਮੁੱਖ ਮੰਤਰੀ ਵੀ ਨਹੀਂ ਸੀ ਬਣਿਆ। ਆਰ ਐਸ ਐਸ ਦਾ ਵਰਕਰ ਹੁੰਦਾ ਸੀ, ਜਾ ਕੇ ਗਰਾਊਂਡ ਦੇ ਵਿੱਚ ਡਾਂਗ ਚਲਾਉਣੀ ਸਿੱਖਦਾ ਤੇ ਸਿਖਾਉਂਦਾ ਹੁੰਦਾ ਸੀ। ਹੁਣ ਤਾਂ ਪਤਾ ਕੱਖ ਨਹੀਂ ਇਹਨਾਂ ਗੱਲਾਂ ਦਾ। ਹੁਣ ਜਿਹੜੀ ਜੀ ਐਸ ਐਮ ਦੀ ਮੂਵਮੈਂਟ, ਉਹਨੂੰ ਕਿਹਦੇ ਨਾਲ ਜੋੜਨਗੇ? ਉਦੋਂ ਵੀ ਇਹਨਾਂ ਨੇ ਇੱਕ ਵਾਰੀ ਫੌਜ ਨਾਲ ਦਬਾ ਲਈ, ਬਹੁਤ ਸਾਰੇ ਸਿੰਧੀ ਲੋਕ ਮਾਰ ਦਿੱਤੇ ਸਨ। ਮੂਵਮੈਂਟ ਤਾਂ ਉੱਥੇ ਵੀ ਆ। ਉਹਨਾਂ ਸਾਰੀਆਂ ਥਾਵਾਂ ਤੇ ਹਾਲਾਤ ਖਰਾਬ ਨੇ। ਭਾਰਤ ਦਾ ਨਾ ਉੱਥੇ ਕੋਈ ਦਖਲ ਹੈ, ਨਾ ਭਾਰਤ ਦਖਲ ਦੇਣਾ ਚਾਹੁੰਦਾ, ਬਲਕਿ ਇਹ ਹੈ ਕਿ ਇਹਨਾਂ ਨੇ ਪਹਿਲਾਂ ਆਪਣੀ ਫੌਜ ਨਾਲ ਉਹਨਾਂ ਨੂੰ ਦਬਾ ਕੇ ਰੱਖਿਆ, ਹੁਣ ਉਸ ਇਲਾਕੇ ਵਿੱਚ ਕੁਝ ਇਹਨਾਂ ਦੇ ਮਿੱਤਰ ਦੇਸ਼ ਜਿਨ੍ਹਾਂ 'ਚ ਖਾਸ ਤੌਰ 'ਤੇ ਚੀਨ ਮਲੇ ਆ, ਚੀਨ ਦੀ ਫੌਜ ਵੀ ਉੱਥੇ ਪ੍ਰਾਜੈਕਟਾਂ ਦੇ ਬਹਾਨੇ ਲਿਆ ਕੇ ਬਿਠਾ ਦਿੱਤੀ ਹੈ। ਉਹ ਕਹਿੰਦੇ ਜੀ ਚੀਨ ਨਾਲ ਤਾਂ ਸਾਡੀ ਕੋਈ ਦੁਸ਼ਮਣ ਨਹੀਂ, ਚੀਨ ਦੀ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡਾ ਆਪੋ 'ਚ ਕੋਈ ਮਤਭੇਦ ਨਹੀਂ, ਪਰ ਚੀਨੀ ਫੌਜੀਆਂ ਨੂੰ ਇੱਥੇ ਪ੍ਰਾਜੈਕਟ ਪਾਕਿਸਤਾਨ ਦੀ ਸਰਕਾਰ ਸੌਂਪਦੀ ਇਸ ਕਰਕੇ ਆ ਕਿ ਸਾਡਾ ਉੱਧਰ ਟਕਰਾਅ ਕਰਾਇਆ ਜਾਵੇ। ਇਹ ਇਸ ਤਰ੍ਹਾਂ ਦੇ ਜਿਹੜੇ ਪ੍ਰਾਜੈਕਟ ਪਾਕਿਸਤਾਨ ਦੀ ਸਰਕਾਰ ਸੌਂਪ ਕੇ ਬਦੋ ਬਦੀ ਚੀਨ ਨੂੰ ਵਿੱਚ ਖਿੱਚਣ ਦਾ ਯਤਨ ਕਰ ਰਹੀ ਹੈ। ਚੀਨ ਦਾ ਤੇ ਇਹ 'ਚ ਕੋਈ ਰੋਲ ਹੈ ਨਹੀਂ। ਇਸੇ ਤਰ੍ਹਾਂ ਭਾਰਤ ਦਾ ਨਾਂ ਬਿਨਾਂ ਵਜ੍ਹਾ ਲਿਆ ਜਾ ਰਿਹਾ। ਉੱਥੇ ਇਹੋ ਜਿਹੀ ਕੋਈ ਗੱਲ ਨਹੀਂ, ਭਾਰਤ ਨੇ ਕਿਸੇ ਕਿਸਮ ਦਾ ਦਖਲ ਨਹੀਂ ਦਿੱਤਾ। ਇੱਕ ਸਿਰਫ ਮਿਹਣਾ ਮਾਰਿਆ ਸਾਡੇ ਪ੍ਰਧਾਨ ਮੰਤਰੀ ਨੇ ਕਿ ਤੁਸੀਂ ਮੁੜ ਮੁੜ ਕੇ ਕਸ਼ਮੀਰ ਦੀਆਂ ਗੱਲਾਂ ਕਰਦੇ, ਆਪਣਾ ਬਲੋਚਿਸਤਾਨ ਤੋਂ ਸਾਂਭ ਲਓ, ਤੇ ਇੰਨਾ ਮਿਹਣਾ ਲੜਾਈ 'ਚ ਪਿੰਡਾਂ ਵਿੱਚ ਵੀ ਲੋਕ ਦੇ ਦਿੰਦੇ ਆ, ਦੇਸ਼ਾਂ ਦੀ ਲੜਾਈ 'ਚ ਵੀ ਦਿੱਤਾ ਜਾਂਦਾ। ਉਸ ਮਿਹਣੇ ਤੋਂ ਬਾਅਦ ਭਾਰਤ ਦਾ ਉੱਥੇ ਕੋਈ ਰੋਲ ਨਹੀਂ। ਠੀਕ, ਤੇ ਅਗਲੀ ਖਬਰ ਵੀ ਪਾਕਿਸਤਾਨ ਤੋਂ ਹੀ ਹੈ ਜੀ। ਪਾਕਿਸਤਾਨ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਤੇ ਲਾਹੌਰ ਦੇ ਸਿੱਖ ਥਾਣੇਦਾਰ ਨੇ ਆਪਣੇ ਪਰਿਵਾਰ ਸਮੇਤ ਕਤਲ ਦੀ ਸਾਜ਼ਿਸ਼ ਦਾ ਦੋਸ਼ ਲਾਇਆ। ਇਹ ਸਾਰਾ ਕੀ ਝਗੜਾ? ਜਦੋਂ ਪਾਕਿਸਤਾਨ ਬਣਿਆ, ਆਮ ਤੌਰ ਤੇ ਸਿੱਖ ਤੇ ਹਿੰਦੂ ਭਾਰਤ ਵਾਲੇ ਪਾਸੇ ਆ ਗਏ ਸੀ, ਪਰ ਕੁਝ ਜਿਹੜੇ ਸਿੱਖ ਤੇ ਕੁਝ ਹਿੰਦੂ ਉੱਥੇ ਇਸ ਕਰਕੇ ਟਿਕੇ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਵੀ ਤਾਂ ਅਸੀਂ ਇੱਥੇ ਰਹਿੰਦੇ ਸਾਂ, ਮੁਸਲਮਾਨ ਵੀ ਰਹਿੰਦੇ ਸੀ, ਕੀ ਫਰਕ ਪੈਂਦਾ? ਹੁਣ ਮੁਸਲਮਾਨਾਂ ਦਾ ਰਾਜ ਆਜੂ, ਰਾਜ ਉਹ ਕਰੀ ਜਾਣਗੇ, ਅਸੀਂ ਆਪਣੀ ਜ਼ਿੰਦਗੀ ਕੱਟੀ ਜਾਵਾਂਗੇ, ਸਾਨੂੰ ਕੀ ਫਰਕ ਪੈਂਦਾ? ਬਾਅਦ ਵਿੱਚ ਉਹਨਾਂ ਨੇ ਮਹਿਸੂਸ ਕੀਤਾ ਕਿ ਜਦੋਂ ਇੱਕ ਧਰਮ ਦਾ ਰਾਜ ਬਣ ਜਾਵੇ ਤੇ ਦੂਜੇ ਧਰਮਾਂ ਵਾਲਿਆਂ ਦਾ ਰਹਿਣਾ ਤੇ ਔਖਾ ਹੋ ਜਾਂਦਾ। ਉਹਨਾਂ ਦਾ ਸਾਰਾ ਕੁਛ ਹੀ ਖੋਲਿਆ ਗਿਆ, ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਹੋਏ, ਧਰਮ ਸਥਾਨਾਂ ਤੇ ਹੋਏ। ਬਾਕੀ ਗੱਲਾਂ ਛੱਡੋ, ਸਿੱਖਾਂ ਦੇ ਪਹਿਲੇ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਸਥਾਨ ਹੈ ਨਨਕਾਣਾ ਸਾਹਿਬ, ਉਹ ਵੀ ਪਾਕਿਸਤਾਨ 'ਚ ਰਹਿ ਗਿਆ, ਤੇ ਉਹਦੇ ਨਾਲ ਬਹੁਤ ਸਾਰੀ ਜਾਇਦਾਦ ਜੁੜੀ ਹੋਈ ਹੈ, ਜ਼ਮੀਨ ਬੜੀ ਜੁੜੀ ਹੈ, ਜਿਹਦੇ ਉੱਤੇ ਉਹਨਾਂ ਦੇ ਔਕਾਫ ਬੋਰਡ ਦਾ ਕਬਜ਼ਾ ਹੋ ਗਿਆ। ਸਾਡੇ ਭਾਰਤੀ ਪੰਜਾਬ ਦੇ ਵਿੱਚ ਇੱਥੇ ਇੱਕ ਵਕਫ ਬੋਰਡ ਬਣਿਆ ਜਿਹੜਾ ਪਾਕਿਸਤਾਨ ਚਲੇ ਗਏ ਮੁਸਲਮਾਨਾਂ ਦੀਆਂ ਨਿੱਜੀ ਜਾਇਦਾਦਾਂ ਤੇ ਧਾਰਮਿਕ ਜਾਇਦਾਦਾਂ ਦੀ ਸੰਭਾਲ ਕਰਦਾ, ਉਹਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ। ਪਾਕਿਸਤਾਨ ਦੇ ਵਿੱਚ ਵਕਫ ਬੋਰਡ ਵਰਗਾ ਹੀ ਇੱਕ ਔਕਾਫ ਬੋਰਡ ਬਣਿਆ ਜਿਹੜਾ ਧਾਰਮਿਕ ਸਥਾਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਕਾਗਜ਼ਾਂ 'ਚ ਨਿਭਾਉਂਦਾ, ਅਸਲ ਵਿੱਚ ਜਾਇਦਾਦਾਂ ਤੇ ਕਬਜ਼ੇ ਕਰਨ ਕਰਾਉਣ ਦਾ ਕੰਮ ਕਰਦਾ। ਉਹਨਾਂ ਨੇ ਪਹਿਲਾਂ ਤੇ ਇਸ ਤਰ੍ਹਾਂ ਗੱਲਾਂ ਆਮ ਕਬਜ਼ੇ ਕੀਤੇ ਸਨ, ਕਿਸੇ ਨੂੰ ਕੋਈ ਲਾਗੇ ਨਹੀਂ ਲੱਗਣ ਦਿੰਦੇ। ਜਨਰਲ ਪਰਵੇਜ਼ ਮੁਸ਼ਰਫ਼ ਦੇ ਰਾਜ ਵਿੱਚ ਉਹਨਾਂ ਨੇ ਇੱਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ। ਉਹਦਾ ਇੱਕ ਪ੍ਰਧਾਨ ਸ਼ਾਮ ਸਿੰਘ ਬਣਾਇਆ, ਫਿਰ ਇੱਕ ਬਿਸ਼ਨ ਸਿੰਘ ਬਣਾਇਆ, ਅੱਜ ਕੱਲ੍ਹ ਕੋਈ ਤਾਰਾ ਸਿੰਘ ਬਣਾ ਦਿੱਤਾ। ਇਹ ਜਿਹੜਾ ਥਾਣੇਦਾਰ ਆ ਸਿੱਖ, ਉੱਥੇ ਇੱਕੋ ਇੱਕ ਸਿੱਖ ਇੰਸਪੈਕਟਰ ਆ ਪੁਲਿਸ 'ਚ, ਉਹਦਾ ਨਾਂ ਗੁਲਾਬ ਸਿੰਘ ਹੈ ਜੀ। ਉਹ ਗੁਲਾਬ ਸਿੰਘ ਇਹ ਕਹਿੰਦਾ ਜੀ ਇਹ ਤਾਰਾ ਸਿੰਘ ਜੀ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਤਾ, ਔਕਾਫ ਬੋਰਡ ਦੇ ਮੁਸਲਮਾਨ ਅਫਸਰਾਂ ਨੇ ਬਣਾਇਆ, ਚੋਣ ਤੇ ਕੋਈ ਹੋਈ ਨੀ, ਓਦਾਂ ਹੀ ਥਾਪ ਦਿੱਤਾ। ਉਹ ਤਾਂ ਸਿੱਖ ਹੀ ਨੀ, ਉਹ ਸਿੰਧ ਦੇ ਇਲਾਕੇ ਦੇ ਵਿੱਚੋਂ ਇੱਕ ਹਿੰਦੂ ਪਰਿਵਾਰ ਵਿੱਚੋਂ ਲਿਆ ਕੇ ਬਦੋ ਬਦੀ ਸਿੱਖ ਬਣਾ ਕੇ ਸਾਡੇ ਉੱਤੇ ਥੋਪ ਦਿੱਤਾ। ਹੁਣ ਤਾਂ ਪਤਾ ਨੀ ਸਿੱਖੀ ਕੀ ਹੁੰਦੀ ਹੈ। ਇਹ ਗੱਲ ਤਾਂ ਖੈਰ ਗੁਲਾਬ ਸਿੰਘ ਦੀ ਨੀ ਮੰਨਣ ਵਾਲੀ, ਸਾਡੇ ਕੋਲ ਪਹਿਲਾਂ ਵੀ ਇਹੋ ਜਿਹੀਆਂ ਮਿਸਾਲਾਂ ਹੈਗੀਆਂ ਨੇ, ਕਈ ਹਿੰਦੂਆਂ ਚੋਂ ਸਿੱਖ ਬਣੇ ਸਨ। ਸਿੱਖਾਂ ਦਾ ਬਹੁਤ ਵੱਡਾ ਲੀਡਰ ਹੁੰਦਾ ਸੀ ਮਾਸਟਰ ਤਾਰਾ ਸਿੰਘ, ਉਹ ਅਕਾਲੀ ਦਲ ਦਾ ਪ੍ਰਧਾਨ ਵੀ ਬੜੇ ਸਾਲ ਰਿਹਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਰਿਹਾ ਜੀ। ਉਹ ਵੀ ਹਿੰਦੂ ਪਰਿਵਾਰ ਚੋਂ ਆਇਆ ਸੀ, ਉਹਦਾ ਬਚਪਨ ਦਾ ਨਾਂ ਬਖਸ਼ੀ ਗੋਪੀ ਚੰਦ ਹੁੰਦਾ ਸੀ, ਨਾਨਕ ਚੰਦ ਹੁੰਦਾ ਸੀ ਦਾ ਨਾਂ, ਉਹਦੇ ਬਾਪ ਦਾ ਨਾਂ ਬਖਸ਼ੀ ਗੋਪੀ ਚੰਦ ਸੀਗਾ। ਉਹ ਵੀ ਹਿੰਦੂਆਂ ਚੋਂ ਆਇਆ ਸੀ, ਤਾਂ ਬੜੇ ਲੋਕ ਆਉਂਦੇ ਆ ਹਿੰਦੂ ਧਰਮ ਚੋਂ, ਜੇ ਕੋਈ ਆ ਕੇ ਸਿੱਖ ਬਣ ਗਿਆ ਉਹ ਮਾੜੀ ਗੱਲ ਨਹੀਂ। ਮਾੜੀ ਗੱਲ ਇਹ ਆ ਕਿ ਔਕਾਫ ਬੋਰਡ ਦੇ ਅਫਸਰਾਂ ਨਾਲ ਰਲ ਕੇ ਤੇ ਇਹ ਜਿਹੜਾ ਤਾਰਾ ਸਿੰਘ ਇਸ ਵੇਲੇ ਉੱਤੇ ਸ਼੍ਰੋਮਣੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ, ਇਹ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਦੋਸ਼ਾਂ ਵਿੱਚ ਲਪੇਟਿਆ ਪਿਆ। ਗੁਲਾਬ ਸਿੰਘ ਕਹਿੰਦਾ ਜੀ ਇਹਨੇ ਮੇਰੇ ਪਰਿਵਾਰ ਦੇ ਉੱਤੇ ਵੀ ਹਮਲਾ ਕੀਤਾ, ਅੱਧੀ ਰਾਤ ਨੂੰ ਜਾ ਕੇ ਕੀਤਾ, ਇਹ ਤਾਂ ਮੈਨੂੰ ਵੀ ਮਰਵਾ ਦੂਗਾ, ਮੇਰੇ ਪਰਿਵਾਰ ਨੂੰ ਵੀ ਮਰਵਾ ਦੂਗਾ। ਉੱਥੇ ਪਾਕਿਸਤਾਨ ਗੁਰਦੁਆਰਾ ਕਮੇਟੀ 'ਚ ਇੱਦਾਂ ਦੇ ਝਗੜੇ ਬਹੁਤ ਹੈ, ਅੱਗੇ ਵੀ ਕੇਸ ਬਣਦੇ ਰਹੇ। ਇੱਕ ਇਹਨਾਂ ਦਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੁੰਦਾ ਸੀ, ਉਹਨੂੰ ਪਹਿਲਾਂ ਪ੍ਰਧਾਨਗੀ ਤੋਂ ਲਾਇਆ ਗਿਆ, ਫਿਰ ਇੱਕ ਝਗੜੇ 'ਚ ਕੁੱਟਿਆ ਗਿਆ, ਕੁੱਟਣ ਤੋਂ ਬਾਅਦ ਉਹਨੂੰ ਜੇਲ੍ਹ ਭੇਜਿਆ ਗਿਆ, ਕਈ ਦਿਨਾਂ ਦੀ ਜ਼ਮਾਨਤ ਨਹੀਂ ਹੋਣ ਦਿੱਤੀ ਗਈ। ਪਾਕਿਸਤਾਨ ਵਿੱਚ ਥੋੜ੍ਹੇ ਜਿਹੇ ਸਿੱਖ ਹੈ, ਉਹਨਾਂ 'ਚੋਂ ਕੁਝ ਅਫਸਰਾਂ ਦੇ ਨਾਲ ਮਿਲੇ ਆ, ਕੁਝ ਕੁੱਟ ਖਾਂਦੇ ਆ, ਫਿਰ ਵਾਰੀ ਬਦਲ ਜਾਂਦੇ ਆ, ਜਿਨ੍ਹਾਂ ਨੂੰ ਅੱਜ ਕੁੱਟ ਪੈ ਜਾਂਦੀ ਆ ਉਹ ਬਾਅਦ ਵਿੱਚ ਅਫਸਰਾਂ ਨਾਲ ਰਲ ਜਾਂਦੇ ਆ, ਤੇ ਫਿਰ ਦੂਜਿਆਂ ਨੂੰ ਕੁੱਟ ਪੈਣ ਲੱਗ ਪੈਂਦੀ ਹੈ। ਜਿਹੜੀ ਉਹਨਾਂ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਬਣਾਈ ਹੈ, ਉਹਦਾ ਜਿਹੜਾ ਸਭ ਤੋਂ ਪਹਿਲਾਂ ਪ੍ਰਧਾਨ ਬਣਾਇਆ ਸੀ, ਉਹਨੇ ਫੋਟੋ ਜਾਰੀ ਕੀਤੀ, ਜਨਰਲ ਮੁਸ਼ਰਫ ਨੂੰ ਮਿਲਣ ਵਾਸਤੇ ਔਕਾਫ ਬੋਰਡ ਦੇ ਅਫਸਰ ਵੀ ਗਏ, ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਗਏ, ਬਾਕੀ ਸਾਰੇ ਲੋਕ ਜਨਰਲ ਮੁਸ਼ਰਫ ਦੇ ਖੱਬੇ ਸੱਜੇ ਉਸ ਤਰ੍ਹਾਂ ਖੜੇ ਆ ਜਿਵੇਂ ਆਮ ਤੌਰ 'ਤੇ ਗਰੁੱਪ ਫੋਟੋ ਕਰਾਈ ਦੀ ਹੈ। ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਪਹਿਲਾ ਪ੍ਰਧਾਨ ਜਿਹੜਾ ਬਣਾਇਆ ਗਿਆ, ਉਹ ਇਕੱਲਾ ਜਨਰਲ ਮੁਸ਼ਰਫ ਦੇ ਚਰਨਾਂ 'ਚ ਚੌਕੜਾ ਮਾਰ ਕੇ ਬੈਠਾ ਸੀ, ਉਹਦੇ ਤੋਂ ਪਤਾ ਲੱਗ ਜਾਂਦਾ ਸੀ ਉਹਦੀ ਵਿਚਾਰੇ ਦੀ ਕਿੰਨੀ ਕੁ ਆਜ਼ਾਦ ਹਸਤੀ ਹੈ ਕਿ ਜਨਰਲ ਮੁਸ਼ਰਫ ਦੇ ਚਰਨਾਂ 'ਚ ਚੌਕੜਾ ਮਾਰ ਕੇ ਬੈਠਾ। ਉੱਥੋਂ ਦੇ ਇਹੋ ਇੱਦਾਂ ਦੇ ਹਾਲਾਤ ਵਿੱਚ ਇਹਨਾਂ ਦੀਆਂ ਨਿੱਜੀ ਲੜਾਈਆਂ ਅਸਲ 'ਚ ਨਿੱਜੀ ਨਹੀਂ, ਉੱਥੋਂ ਦੇ ਔਕਾਫ ਬੋਰਡ ਦੇ ਅਫਸਰ ਜਾਣ ਬੁੱਝ ਕੇ ਇਹਨਾਂ ਨੂੰ ਲੜਾ ਕੇ ਤਮਾਸ਼ਾ ਵੇਖ ਰਿਹਾ ਜੀ। ਅਤੇ ਪੰਜ ਸਾਹਿਬ, ਸਰੋਤਿਆਂ ਦੇ ਵੱਲੋਂ ਇੱਕ ਸਵਾਲ ਭੇਜਿਆ ਗਿਆ ਪੰਜਾਬ ਦੇ ਨਾਲ ਸੰਬੰਧਿਤ, ਅਤੇ ਪੰਜਾਬ ਅਤੇ ਹਰਿਆਣਾ ਅਤੇ ਹਿਮਾਚਲ ਜਦੋਂ ਵੱਖ ਵੱਖ ਹੋ ਗਏ 1966 ਦੇ ਵਿੱਚ, ਜਿਹੜਾ ਪੰਜਾਬੀ ਸੂਬਾ ਬਣਿਆ ਸੀ ਉਸ ਦੀ ਇਹਨਾਂ ਨੇ ਗੱਲ ਕੀਤੀ ਹੈ। ਇਹ ਪੁੱਛਣਾ ਚਾਹੁੰਦੇ ਨੇ ਕਿ ਉਸ ਤੋਂ ਬਾਅਦ ਪ੍ਰਾਪਤੀਆਂ ਕੀ ਕੀ ਨੇ ਪੰਜਾਬ ਦੇ ਕੋਲ ਇਸ ਪੰਜਾਬ ਸੂਬੇ ਦੀਆਂ? ਜੇ ਪ੍ਰਾਪਤੀਆਂ ਗਣਾਉਣ ਲੱਗੀ ਨਾ ਤੇ ਤੁਸੀਂ ਉਦੋਂ ਦੀਆਂ ਤੇ ਛੱਡਦੇ ਹੋ, ਉਹ ਤਾਂ 50 ਸਾਲਾਂ ਤੋਂ ਉੱਤੇ ਹੋ ਗਿਆ ਜੀ। ਸੁਖਬੀਰ ਸਿੰਘ ਬਾਦਲ ਇਕੱਲਾ ਹੀ ਇੰਨੀਆਂ ਪ੍ਰਾਪਤੀਆਂ ਗਿਣਾ ਦੇਵੇਗਾ ਇਹਨਾਂ 9.5 ਸਾਲਾਂ ਦੀਆਂ ਹੀ ਕਿ ਉਹਦੇ ਕਈ ਗ੍ਰੰਥ ਬਣ ਜਾਣਗੇ। ਜੇ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਤੇ ਉਹਨੇ ਉਹਦੇ ਨਾਲ ਵੱਡਾ ਗ੍ਰੰਥ ਬਣਾ ਦੇਣਾ। ਜੇ ਉਹਦੇ ਤੋਂ ਪਹਿਲਾਂ ਇਹਨਾਂ ਸਾਰਿਆਂ ਨੇ ਪ੍ਰਾਪਤੀਆਂ ਗਿਣਾਉਣੀਆਂ ਨੇ, ਕੁਝ ਪ੍ਰਾਪਤੀਆਂ ਇਹੋ ਜਿਹੀਆਂ ਜਿਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ। ਸਾਰੀ ਦੁਨੀਆਂ ਦੇ ਵਿੱਚ ਟੈਲੀਫੋਨ ਪਹਿਲਾਂ ਨਹੀਂ ਸੀ ਹੁੰਦੇ, ਫਿਰ ਬਣ ਗਏ। ਫਿਰ ਵੀ ਪਿੰਡ 'ਚ ਕਿਸੇ ਇੱਕ ਅੱਧੇ ਘਰ 'ਚ ਟੈਲੀਫੋਨ ਲੈਂਡਲਾਈਨ ਵਾਲਾ ਹੁੰਦਾ ਸੀ, ਅੱਜ ਘਰ ਘਰ ਲੋਕਾਂ ਕੋਲ ਮੋਬਾਈਲ ਫੋਨ ਨੇ, ਤੇ ਪੰਜਾਬ ਵਿੱਚ ਵੀ ਨੇ, ਹਿਮਾਚਲ ਵਿੱਚ ਵੀ ਨੇ, ਉਹਦੇ ਵਿੱਚ ਇਹਨਾਂ ਦਾ ਕੀ ਰੋਲ ਹੈ? ਠੀਕ, ਉਹ ਤਾਂ ਇਸ ਵੇਲੇ ਜਿਹੜੇ ਬਹੁਤ ਪਛੜੇ ਦੇਸ਼ ਆ ਉੱਥੇ ਵੀ ਲੋਕੀ ਜਿਹੜੇ ਗੱਡੇ ਵਾਹੁੰਦੇ ਨੇ ਅਜੇ ਤੱਕ, ਬੈਲ ਗੱਡੀਆਂ ਵਾਹੁੰਦੇ, ਉਹ ਵੀ ਲਈ ਫਿਰਦੇ ਨੇ, ਉਹਦੇ ਵਿੱਚ ਇਹਨਾਂ ਦਾ ਕੀ ਰੋਲ ਹੋ ਸਕਦਾ? ਬਿਲਕੁਲ। ਦੂਜਾ, ਸੜਕਾਂ ਨੇ, ਸੜਕਾਂ ਬਣਨੀਆਂ ਸ਼ੁਰੂ ਹੋਈਆਂ ਸਨ, ਮਾਰਕੀਟ ਕਮੇਟੀ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਸਨ 1962 ਤੋਂ ਜੀ। ਉਦੋਂ ਜੇ ਸਾਂਝਾ ਪੰਜਾਬ ਹੁੰਦਾ ਸੀ, ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਹੁੰਦਾ ਸੀ ਜੀ, ਉਹਦੇ ਨਾਲ ਲੁਧਿਆਣੇ ਦਾ ਇੱਕ ਬਾਪੂ ਹੁੰਦਾ ਸੀ ਮਾਰਕੀਟ ਕਮੇਟੀ ਦਾ ਚੇਅਰਮੈਨ, ਉਹਨੇ ਜਾ ਕੇ ਮੰਗ ਰੱਖੀ ਤੇ ਕੈਰੋਂ ਨੇ ਮੰਨ ਲਈ, ਤੇ ਉਦੋਂ ਬਾਅਦ ਮਾਰਕੀਟ ਕਮੇਟੀਆਂ ਨੇ ਬਣਾਉਣੀਆਂ ਸ਼ੁਰੂ ਕਰਤੀਆਂ ਜੀ। ਇਹਨਾਂ ਦੇ ਵਕਤ ਹੁਣ ਆ ਜਿਹੜੇ 4 ਲੇਨ ਬਣਦੇ ਪਏ ਆ, ਇਹ ਸਾਰਾ ਵਰਲਡ ਬੈਂਕ ਦਾ ਪ੍ਰੋਜੈਕਟ ਹੈ। ਭਾਰਤ ਸਰਕਾਰ ਕਹਿੰਦੀ ਅਸੀਂ ਬਣਾਤੀਆਂ, ਰਾਜਾਂ ਦੀਆਂ ਸਰਕਾਰਾਂ ਕਹਿੰਦੀਆਂ ਅਸੀਂ ਬਣਾਤੀਆਂ, ਇਹਨਾਂ 'ਚੋਂ ਸਾਰਿਆਂ 'ਚੋਂ ਕਿਸੇ ਦਾ ਕੋਈ ਰੋਲ ਨਹੀਂ ਜੀ। ਜਿੱਥੇ ਇਹਨਾਂ ਦਾ ਰੋਲ ਹੈ ਪਿੰਡਾਂ ਦੀਆਂ ਸੜਕਾਂ, ਆ ਸ਼ਹਿਰਾਂ ਦੇ ਵਿੱਚ ਗਲੀਆਂ ਮੁਹੱਲਿਆਂ ਦੀਆਂ ਸੜਕਾਂ, ਉਹ ਸਾਰੀਆਂ ਸੜਕਾਂ 'ਚ ਖੱਡੇ ਪਏ ਨੇ। ਇਹਨਾਂ ਦਾ ਰੋਲ ਸਾਰਿਆਂ ਦਾ ਇਹ ਹੈ ਕਿ ਇਹਨਾਂ ਨੇ ਆਪੋ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਖੱਡੇ ਕਦੇ ਨਹੀਂ, ਪੂਰੇ ਪੰਜਾਬ ਵਿੱਚ ਵੀ, ਹਰਿਆਣੇ ਦੇ ਵਿੱਚ ਵੀ। ਜਦੋਂ ਬਰਸਾਤਾਂ ਦੇ ਦਿਨ ਆਉਂਦੇ ਉਦੋਂ ਠੇਕੇਦਾਰਾਂ ਨੂੰ ਕਹਿੰਦੇ ਜਾਓ ਜੀ ਸੜਕਾਂ ਬਣਾਉਣ ਚੱਲ ਜਾਓ, ਉਹ ਉਦੋਂ ਇਸ ਕਰਕੇ ਬਣਾਉਂਦੇ ਆ ਕਿਉਂਕਿ ਪੋਲਾ ਪੋਲਾ ਸੜਕਾਂ ਨਹੀਂ ਬਣਾਉਣੀਆਂ, ਸੜਕਾਂ ਦਾ ਮੇਕਅਪ ਕਰਨਾ, ਉਹ ਮੀਂਹ ਨਾਲ ਬਾਅਦ 'ਚ ਧੋਤਾ ਜਾਂਦਾ, ਤੇ ਫਿਰ ਕਹਿੰਦੇ ਜੀ ਸੜਕ ਤੇ ਬੜੀ ਸ਼ਾਨਦਾਰ ਬਣਾਈ ਸੀ, ਮੀਂਹ ਤੋੜ ਗਿਆ। ਇਹਨਾਂ 'ਚੋਂ ਕਿਸੇ ਨੇ ਵੀ ਆਪ ਇੱਥੇ ਕੋਈ ਬਹੁਤੀ ਕਮਾਈ ਨਹੀਂ ਕੀਤੀ, ਆਪਸ ਵਿੱਚ ਲੜਨ ਲੱਗੇ ਵੀ ਰਹੇ ਆ। ਜਿੱਥੇ ਤੁਸੀਂ ਰਹਿੰਦੇ ਨਿਊਜ਼ੀਲੈਂਡ 'ਚ, ਕਦੇ ਪਤਾ ਕਰਿਓ ਤੁਹਾਡੇ ਪਾਰਲੀਮੈਂਟ ਮੈਂਬਰਾਂ ਨੂੰ ਕਿੰਨੀਆਂ ਕੋਠੀਆਂ ਮਿਲਦੀਆਂ ਨੇ। ਮੇਰੀ ਜਾਣਕਾਰੀ ਇਹ ਹੈ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਪਾਰਲੀਮੈਂਟ ਮੈਂਬਰਾਂ ਨੂੰ, ਮੈਂ ਲੰਡਨ 'ਚ ਵੀ ਜਾ ਕੇ ਵੇਖਿਆ, ਮੈਂ ਕੈਨੇਡਾ 'ਚ ਵੀ ਵੇਖਿਆ, ਉਹਨਾਂ ਨੂੰ ਕੋਠੀਆਂ ਅਤੇ ਫਲੈਟ ਨਹੀਂ ਮਿਲਦੇ ਜਦੋਂ ਪਾਰਲੀਮੈਂਟ ਸੈਸ਼ਨ ਵਾਸਤੇ ਆਉਂਦੇ ਆ। ਇਹਨਾਂ ਨੂੰ ਤਿੰਨ ਤਿੰਨ ਬੈਡਰੂਮ ਦੇ ਫਲੈਟ ਮਿਲਦੇ ਨੇ, ਉਹਨਾਂ ਫਲੈਟਾਂ 'ਚ ਇਹ ਨਾ ਵੀ ਰਹਿਣ ਅਤੇ ਇਹਨਾਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਆ ਅਤੇ ਉਹ ਬੱਚੇ ਪੜ੍ਹਾਉਂਦੇ ਨੇ, ਕਈ ਮੰਤਰੀ ਬਣ ਕੇ ਉਹਨਾਂ ਮੰਤਰੀ ਬਣ ਕੇ ਆਪਣੀ ਕੋਠੀ ਵੀ ਲੈ ਲਈ ਆ, ਫਲੈਟ ਵੀ ਲੈ ਲਿਆ, ਅਤੇ ਕਈਆਂ ਦੀਆਂ ਚੰਡੀਗੜ੍ਹ 'ਚ ਆਪਣੀਆਂ ਕੋਠੀਆਂ ਨੇ, ਆਪਣੀ ਕੋਠੀ ਹੁੰਦਿਆਂ ਵੀ ਉਸ ਕੋਠੀ ਵਿੱਚ ਰਹਿੰਦੇ ਨੇ ਅਤੇ ਉਹਦਾ ਕਿਰਾਇਆ ਸਰਕਾਰ ਤੋਂ ਇਹ ਕਹਿ ਕੇ ਲੈਂਦੇ ਆ ਜੀ ਇਹ ਹੁਣ ਸਰਕਾਰੀ ਹੋ ਗਈ ਆ ਕਿਉਂਕਿ ਮੰਤਰੀ ਰਹਿੰਦਾ। ਇਹ ਇਹ ਕੰਮ ਹਿਮਾਚਲ 'ਚ ਵੀ ਚੱਲਦਾ ਹੈ, ਪੰਜਾਬ 'ਚ ਵੀ ਚੱਲਦਾ, ਹਰਿਆਣੇ 'ਚ ਵੀ। ਇਹ ਲੁੱਟ ਖੋਹ ਜਿਹੜੀ ਚੱਲਦੀ ਪਈ ਹੈ ਨਾ, ਕਾਨੂੰਨ ਨੂੰ ਆਪਣੇ ਢੰਗ ਨਾਲ ਵਰਤਿਆ ਉਹ ਇਹਨਾਂ ਤਿੰਨਾਂ ਰਾਜਾਂ 'ਚ ਵਰਤਿਆ ਜਾ ਰਿਹਾ। ਡਿਵੈਲਪਮੈਂਟ ਦੇ ਕੰਮਾਂ ਵੱਲ ਇਹਨਾਂ 'ਚੋਂ ਕਿਸੇ ਨੇ ਵੀ ਉਹ ਧਿਆਨ ਨਹੀਂ ਕੀਤਾ ਜਿਹੜਾ ਕਰਨਾ ਚਾਹੀਦਾ, ਜਿਹੜਾ ਸਾਰੀ ਦੁਨੀਆ 'ਚ ਹੁੰਦਾ ਪਿਆ ਉਹਨੂੰ ਆਪਣੇ ਨਾਂ ਨਾਲ ਜੋੜ ਕੇ ਇਹਨਾਂ 'ਚੋਂ ਹਰ ਕੋਈ ਉਹਦਾ ਕ੍ਰੈਡਿਟ ਲੈਣਾ ਚਾਹੁੰਦਾ। ਅਗਲਾ ਸਵਾਲ ਪੰਜ ਸਾਹਿਬ, ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਆਰਐਸਐਸ ਦੇ ਖਿਲਾਫ ਉਹ ਹੁਣ ਅਦਾਲਤ ਦੇ ਵਿੱਚ ਹੀ ਕੇਸ ਲੜੇਗਾ, ਇਦਾਂ ਦਾ ਸਟੈਂਡ ਉਸਨੇ ਕਿਉਂ ਲਿਆ ਤੇ ਉਸ ਦੇ ਖਿਲਾਫ ਇਸ ਕੇਸ ਦਾ ਮੁੱਖ ਮੁੱਦਾ ਕਾਹਦਾ ਹੈ? ਰਾਹੁਲ ਗਾਂਧੀ ਨੇ ਇੱਕ ਤਕਰੀਰ ਕੀਤੀ ਸੀ ਜਿਹਦੇ ਉਹਨੇ ਕਿਹਾ ਸੀ ਕਿ ਇਹ ਜਿਹੜੇ ਆਰਐਸਐਸ ਵਾਲੇ ਆ ਇਹਨਾਂ ਦੀ ਸੋਚ ਇਦਾਂ ਦੀ ਹੈ ਕਿ ਦੇਸ਼ ਪਿਤਾ ਮਹਾਤਮਾ ਗਾਂਧੀ ਦਾ ਕਤਲ ਵੀ ਇਹਨਾਂ ਦੇ ਬੰਦਿਆਂ ਨੇ, ਉਹਨਾਂ ਬੰਦਿਆਂ ਨੇ ਕੀਤਾ ਸੀ ਜਿਹੜੇ ਇਹਨਾਂ ਨਾਲ ਜੁੜੇ ਹੋਏ ਸੀ ਜੀ। ਇਹਦੇ ਉੱਤੇ ਆਰਐਸਐਸ ਦੇ ਇੱਕ ਵਰਕਰ ਨੇ, ਵਕੀਲ ਨੇ ਕੇਸ ਕਰ ਦਿੱਤਾ ਕਿ ਇਹਨੇ ਆਰਐਸਐਸ ਨਾਂ ਦੀ ਜਥੇਬੰਦੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਕਿ ਆਰਐਸਐਸ ਦਾ ਸੰਬੰਧ ਉਸ ਕਤਲ 'ਚ ਨਿਕਲਦਾ। ਰਾਹੁਲ ਗਾਂਧੀ ਨੇ ਗਲਤ ਕੀਤਾ, ਉਹਨੂੰ ਚਾਹੀਦਾ ਸੀ ਇਟਲੀ ਅਦਾਲਤ ਵਿੱਚ ਕੇਸ ਲੜਦਾ ਅਤੇ ਕਹਿੰਦਾ ਜੀ ਮੈਂ ਆਹ ਗੱਲ ਆਖੀ ਆ ਅਤੇ ਆਹ ਨਹੀਂ ਆਖੀ ਅਤੇ ਜਿਹੜੀ ਆਖੀ ਹੈ ਸੱਚੀ ਆ ਕਿ ਝੂਠੀ ਆ। ਉਹ ਕੇਸ ਲੜਨ ਦੀ ਥਾਂ ਦੇ ਉੱਤੇ ਹਾਈਕੋਰਟ ਚਲਾ ਗਿਆ ਜੀ ਐਵੇਂ ਫਾਲਤੂ ਕੇਸ ਹੈ, ਸਿਆਸੀ ਲੀਡਰਾਂ ਨੂੰ ਤੰਗ ਕਰਨ ਵਾਸਤੇ ਕੇਸ ਬਣਦੇ ਤੁਸੀਂ ਰੱਦ ਕਰ ਦਿਓ। ਹਾਈਕੋਰਟ ਨੇ ਆਖਿਆ ਦੋ ਹੀ ਗੱਲਾਂ, ਜਾਂ ਤਾਂ ਤੂੰ ਸਮਝੌਤਾ ਕਰ ਲੈ, ਜਾਂ ਤੂੰ ਕੇਸ ਲੜ ਕੇ ਸਾਬਤ ਕਰ ਦੇ ਵੀ ਕੇਸ ਨਿਕੰਮਾ ਹੈ, ਫਾਲਤੂ ਹੈ, ਅਸੀਂ ਇੱਦਾਂ ਰੱਦ ਨਹੀਂ ਕਰ ਸਕਦੇ। ਇਹ ਸੁਪਰੀਮ ਕੋਰਟ ਚਲਾ ਗਿਆ, ਇਹਦੇ ਵਕੀਲਾਂ ਨੇ ਇਹਨੂੰ ਗਲਤ ਸਲਾਹ ਦਿੱਤੀ, ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਨੇ ਵੀ ਇਹੋ ਆਖਿਆ ਕਿ ਦੋ ਹੀ ਤਰੀਕੇ ਆ, ਜਾਂ ਤੂੰ ਉਹਨਾਂ ਨਾਲ ਸਮਝੌਤਾ ਕਰ ਲੈ, ਮਾਫ਼ੀ ਮੰਗਣੀ ਮਾਫ਼ੀ ਮੰਗ ਲੈ, ਉੱਦਾਂ ਮੰਨਣਾ ਉੱਦਾਂ ਮਨਾ ਲਾ, ਜਾਂ ਫਿਰ ਤੂੰ ਕੇਸ ਲੜ, ਅਸੀਂ ਕੇਸ ਨਹੀਂ ਰੱਦ ਕਰ ਸਕਦੇ। ਹੁਣ ਉਹਨੂੰ ਕੇਸ ਦੇ ਵਿੱਚ ਇਹ ਅੰਤ ਫੈਸਲਾ ਲੈਣਾ ਪਿਆ ਕਿ ਮਾਫ਼ੀ ਤਾਂ ਮੈਂ ਮੰਗਣੀ ਨਹੀਂ ਪਰ ਮੈਂ ਹੇਠਲੀ ਅਦਾਲਤ ਵਿੱਚ ਜਾ ਕੇ ਕੇਸ ਲੜਾਂਗਾ। ਜਦੋਂ ਹੇਠਲੀ ਅਦਾਲਤ ਵਿੱਚ ਕੇਸ ਲੜਨਾ ਤੇ ਉੱਥੇ ਜਾ ਕੇ ਫਿਰ ਇਹ ਵੀ ਮੁੱਦਾ ਉੱਠ ਪਿਆ ਕਿ ਕੇਸ ਅਸਲ 'ਚ ਕੀ ਹੈ। ਉਹਨੇ ਕਿਹਾ ਸੀ ਮਹਾਤਮਾ ਗਾਂਧੀ ਦਾ ਕਤਲ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਆਰਐਸਐਸ ਨਾਲ ਸੰਬੰਧਿਤ ਸੀ। ਇਹ ਕਹਿੰਦੇ ਜੀ ਉਹਨੇ ਕਿਹਾ ਕਿ ਆਰਐਸਐਸ ਨੇ ਕਤਲ ਕਰਵਾਇਆ, ਆਰਐਸਐਸ ਦੇ ਬੰਦਿਆਂ ਨੇ ਕਤਲ ਕੀਤਾ। ਜੇ ਆਖਿਆ ਜਾਵੇ ਆਰਐਸਐਸ ਨੇ ਕਤਲ ਕਰਵਾਇਆ ਤੇ ਆਰਐਸਐਸ ਜਥੇਬੰਦੀ ਦੇ ਤੌਰ ਤੇ ਉਹਦੇ 'ਚ ਸ਼ਾਮਿਲ ਹੁੰਦੀ ਹੈ। ਜੇ ਇਹ ਆਖਿਆ ਜਾਵੇ ਕਿ ਆਰਐਸਐਸ ਦੇ ਬੰਦਿਆਂ ਨੇ ਕੀਤਾ ਤੇ ਇਹਦਾ ਮਤਲਬ ਇਹ ਕਿ ਜਥੇਬੰਦੀ ਨੇ ਫੈਸਲਾ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਬੰਦੇ ਜਿਹੜੇ ਕਤਲ ਕਰਨ ਗਏ ਉਹ ਤਾਂ ਇਹਨਾਂ ਦੇ। ਪਰ ਜੇ ਇਹ ਆਖਿਆ ਜਾਵੇ ਜਿਹਨਾਂ ਬੰਦਿਆਂ ਨੇ ਕਤਲ ਕੀਤਾ ਉਹ ਆਰਐਸਐਸ ਨਾਲ ਸੰਬੰਧਿਤ ਸੀ, ਸੰਬੰਧਿਤ ਹੋਣਾ ਇਹ ਤੋਂ ਥੋੜ੍ਹਾ ਪਾਸੇ ਚੱਲ ਜਾਂਦਾ। ਸੰਬੰਧਿਤ ਕੋਈ ਉਹਨਾਂ ਦੀ ਵਰਦੀ ਪਾ ਕੇ ਪਰੇਡ ਕਰਨ ਦੇ ਢੰਗ ਨਾਲ ਵੀ ਹੋ ਸਕਦਾ, ਸੰਬੰਧਿਤ ਕੋਈ ਸਿਧਾਂਤਕ ਤੌਰ 'ਤੇ ਵੀ ਹੋ ਸਕਦਾ ਅਤੇ ਸੰਬੰਧਿਤ ਕੋਈ ਭਾਵਕ ਤੌਰ 'ਤੇ ਭਾਵਨਾ ਦੇ ਤੌਰ 'ਤੇ ਵੀ ਹੋ ਸਕਦਾ ਕਿ ਜਥੇਬੰਦੀ ਚੰਗੀ ਜਾਪਦੀ ਹੈ। ਜੇ ਉਹਦਾ ਭਾਵਕ ਸੰਬੰਧ ਹੈ ਤਾਂ ਉਹਦੇ ਕਰੋਗੇ। ਹੁਣ ਕਤਲ ਕੀਤਾ ਸੀ ਨਾਥੂ ਰਾਮ ਗੌਡਸੇ ਨੇ ਜਿਹਨੂੰ ਫਾਂਸੀ ਲੱਗੀ ਸੀ, ਉਹ ਪਹਿਲਾਂ ਆਰਐਸਐਸ ਦੇ ਨੇੜੇ ਰਹਿ ਚੁੱਕਾ ਸੀ, ਇਹਨਾਂ ਦੇ ਨਾਲ ਸੰਬੰਧਿਤ ਰਹਿ ਚੁੱਕਾ ਸੀ। ਉਹਦਾ ਭਰਾ ਗੋਪਾਲ ਗੌਡਸੇ ਉਹਨੂੰ ਉਮਰ ਕੈਦ ਹੋਈ ਸੀ, ਉੱਥੋਂ ਛੁੱਟ ਕੇ ਆ ਗਿਆ। 1994 'ਚ ਮਹਾਰਾਸ਼ਟਰ 'ਚ ਪਹਿਲੀ ਵਾਰੀ ਬੀਜੇਪੀ ਦੀ ਅਤੇ ਸ਼ਿਵ ਸੈਨਾ ਦੀ ਸਾਂਝੀ ਸਰਕਾਰ ਬਣੀ, ਉਹਦਾ ਸਨਮਾਨ ਸਮਾਗਮ ਕੀਤਾ ਗਿਆ, ਉਹ ਸਨਮਾਨ ਸਮਾਗਮ 'ਚ ਮੰਤਰੀ ਵੀ ਗਏ, ਜੇ ਸਾਰੇ ਲੋਕ ਮੰਤਰੀ ਵੀ ਗਏ, ਆਰਐਸਐਸ ਦੇ ਲੋਕ ਵੀ ਉੱਥੇ ਗਏ ਸਨ। ਤੇ ਰਾਹੁਲ ਗਾਂਧੀ ਇਹ ਕਹਿ ਸਕਦਾ ਦੇਖੋ ਜੀ ਸੰਬੰਧ ਤਾਂ ਹੈਗਾ ਸੀ ਤਾਂ ਹੀ ਤੁਸੀਂ ਉੱਥੇ ਗਏ। ਇਹ ਕੇਸ ਜਿਹੜਾ ਉਹਦਾ ਹੈ ਨਾ ਕਿ ਪੁਰਾਣੀਆਂ ਚਿੱਠੀਆਂ ਵਿੱਚ ਵੀ ਸਰਦਾਰ ਪਟੇਲ ਉਦੋਂ ਹੋਮ ਮਿਨਿਸਟਰ ਹੁੰਦਾ ਸੀ, ਬੀਜੇਪੀ ਵਾਲੇ ਉਹਦਾ ਬੜਾ ਸਤਿਕਾਰ ਕਰਦੇ, ਸਤਿਕਾਰ ਤਾਂ ਅਸੀਂ ਵੀ ਕਰਦੇ ਤੇ ਕਰਨਾ ਵੀ ਚਾਹੀਦਾ। ਉਹਨੇ ਸਰਦਾਰ ਪਟੇਲ ਨੇ ਵੀ ਚਿੱਠੀ 'ਚ ਲਿਖਿਆ ਸੀ ਕਿ ਆਰਐਸਐਸ ਵਾਲਿਆਂ ਨੇ ਇਹੋ ਜਿਹਾ ਮਾਹੌਲ ਬਣਾਇਆ ਜਿਹਦੇ ਵਿੱਚ ਮਹਾਤਮਾ ਗਾਂਧੀ ਦਾ ਕਤਲ ਹੋਇਆ। ਜੇ ਕੱਲ੍ਹ ਨੂੰ ਉੱਥੇ ਜਾ ਕੇ ਰਾਹੁਲ ਗਾਂਧੀ ਇਹ ਸਾਬਤ ਕਰ ਦੇਵੇ ਕਿ ਕਤਲ ਕਰਨ ਵਾਲਿਆਂ ਦਾ ਸੰਬੰਧ ਆਰਐਸਐਸ ਦੇ ਨਾਲ ਸੀ ਤੇ ਫਿਰ ਸਾਰੀ ਉਮਰ ਲਈ ਆਰਐਸਐਸ ਦੇ ਉੱਤੇ ਇੱਕ ਕਲੰਕ ਵੀ ਲੱਗ ਜਾਣਾ ਕਿ ਤੁਸੀਂ ਕਤਲ ਕੀਤਾ ਸੀ, ਤੁਸੀਂ ਕਤਲ ਕਰਨ ਵਾਲੇ ਬੰਦੇ ਜਿਹੜੇ ਸੀ ਉਹ ਤੁਹਾਡੇ ਨਾਲ ਸੰਬੰਧਿਤ ਸੀ, ਸਿੱਧੇ ਤੌਰ 'ਤੇ ਕਤਲ ਨਹੀਂ ਕੀਤਾ ਬਣੇਗਾ ਪਰ ਇਹ ਗੱਲ ਮੁੜ ਮੁੜ ਕੇ ਆਵੇਗੀ ਕਿ ਤੁਸੀਂ ਉਸ ਜਥੇਬੰਦੀ ਵਿੱਚੋਂ ਹੈ ਜਿਹਨਾਂ ਨਾਲ ਸੰਬੰਧਿਤ ਸਨ ਉਹ ਬੰਦੇ ਜਿਹਨਾਂ ਨੇ ਕਤਲ ਕੀਤਾ ਸੀ। ਇਹ ਕਹਿੰਦੇ ਸਰਦਾਰ ਪਟੇਲ ਨੇ ਪਾਬੰਦੀ ਲਾਈ ਸੀ ਬਾਅਦ 'ਚ ਚੁੱਕ ਦਿੱਤੀ, ਬਿਨਾਂ ਸ਼ੱਕ ਚੁੱਕ ਦਿੱਤੀ ਪਰ ਪਹਿਲਾਂ ਪਾਬੰਦੀ ਤਾਂ ਲਾਈ ਸੀ ਨਾ ਅਤੇ ਇਸੇ ਕਰਕੇ ਲਾਈ ਸੀ ਨਾ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ। ਉਹ ਜਿਹੜੀਆਂ ਪੁਰਾਣੀਆਂ ਕਹਾਣੀਆਂ ਨੇ ਬੜਾ ਕੁਝ ਇਸ ਤਰ੍ਹਾਂ ਦਾ ਜਿਹਦੇ ਵਿੱਚ ਰਾਹੁਲ ਗਾਂਧੀ ਸ਼ਾਇਦ ਆਪਣਾ ਕੇਸ ਜੇ ਢੰਗ ਨਾਲ ਲੜੇ ਤੇ ਆਰਐਸਐਸ ਨੂੰ ਬੈਕਫੁੱਟ ਤੇ ਪਾ ਸਕਦਾ ਜੀ। ਤੇ ਰਾਹੁਲ ਗਾਂਧੀ ਦੇ ਚਚੇਰੇ ਭਰਾ ਵਰੁਣ ਗਾਂਧੀ ਨੇ ਪਰਸੋਂ ਪੰਡਿਤ ਨਹਿਰੂ ਦੇ ਵਿਰੁੱਧ ਬੋਲਦੇ ਹੋਏ ਭਾਜਪਾ ਲੀਡਰਾਂ ਨੂੰ ਚੋਖੀ ਝਾੜ ਪਾਈ ਹੈ, ਉਹ ਆਪ ਭਾਜਪਾ ਦਾ ਐਮਪੀ ਹੈ, ਇਸ ਝਾੜ ਦੇ ਪਿੱਛੇ ਕੀ ਕਾਰਨ ਸੀ? ਦੇਖੋ ਹਰਜੀਤ ਜੀ, ਗੱਲ ਇਹ ਹੈ ਕਿ ਜਿਹੜਾ ਵਰੁਣ ਗਾਂਧੀ ਹੈ ਉਹਦਾ ਬਾਪ ਸੰਜੇ ਗਾਂਧੀ ਕਿਸੇ ਵਕਤ ਕਾਂਗਰਸ ਦਾ ਅਸਲੀ ਮਾਲਕ ਬਣ ਗਿਆ ਸੀ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੀ ਸੀ, ਉਹਨੂੰ ਕੌਣ ਪੁੱਛਦਾ ਸੀਗਾ, ਸਾਰੀ ਸਰਕਾਰ ਸਾਰਾ ਪਰਿਵਾਰ ਸਾਰਾ ਕੁਝ ਸੰਜੇ ਗਾਂਧੀ ਚਲਾਉਂਦਾ ਸੀ। ਫਿਰ ਇੱਕ ਹਵਾਈ ਹਾਦਸੇ ਚ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹਦੀ ਪਤਨੀ ਜਿਹੜੀ ਮੇਨਕਾ ਗਾਂਧੀ ਸੀ ਇਹਦੀ ਸੱਸ ਨਾਲ ਨਹੀਂ ਬਣੀ ਤੇ ਇਹ ਵੱਖਰੀ ਹੋ ਗਏ। ਵੱਖਰੇ ਹੋਣ ਤੋਂ ਬਾਅਦ ਇਹ ਫਿਰ ਪਹਿਲਾਂ ਜਨਤਾ ਦਲ ਨਾਲ ਜੁੜੀ, ਦੋ ਸਰਕਾਰਾਂ ਦੇ ਵਿੱਚ ਜਨਤਾ ਦਲ ਦੇ ਨਾਲ ਰਹੀ, ਤਿੰਨ ਸਰਕਾਰਾਂ ਚ ਜਨਤਾ ਦਲ ਦੇ ਨਾਲ ਰਹੀ। ਜਦੋਂ ਵਾਜਪੇਈ ਸਾਹਿਬ ਆਏ ਭਾਜਪਾ ਚ ਸ਼ਾਮਿਲ ਹੋ ਗਈ, ਭਾਜਪਾ ਦੇ ਵੱਲੋਂ ਮੰਤਰੀ ਬਣੀ, ਹੁਣ ਫਿਰ ਇਹ ਅੱਜ ਕੱਲ ਮੰਤਰੀ ਆ ਨਰਿੰਦਰ ਮੋਦੀ ਦੀ ਸਰਕਾਰ ਚ। ਪਿਛਲੀ ਤੋਂ ਪਿਛਲੀ ਵਾਰੀ ਉਹਨੇ ਆਪਣੇ ਮੁੰਡੇ ਨੂੰ ਵੀ ਟਿਕਟ ਦਵਾ ਤੀ, ਉਹ ਪਾਰਲੀਮੈਂਟ ਮੈਂਬਰ ਬਣ ਗਿਆ। ਹੁਣ ਦੋ ਵਾਰੀਆਂ ਹੋ ਗਈਆਂ ਪਾਰਲੀਮੈਂਟ ਮੈਂਬਰ ਹੈ, ਉਹ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ। ਦੂਸਰਾ ਪੱਖ ਇਹ ਹੈ ਕਿ ਉਹਦੀ ਪਾਰਟੀ ਵਾਲੇ ਜਦੋਂ ਬੋਲਦੇ ਆ ਉਹ ਕਹਿੰਦੇ ਐਮਰਜੈਂਸੀ ਲਾਈ, ਸੰਜੇ ਗਾਂਧੀ ਨੇ ਆਹ ਕੀਤਾ, ਇੰਦਰਾ ਗਾਂਧੀ ਨੇ ਆਹ ਕੀਤਾ, ਮੇਨਕਾ ਗਾਂਧੀ ਤੇ ਚੁੱਪ ਰਹਿ ਜਾਂਦੀ ਹੈ। ਪਰ ਮੇਨਕਾ ਦਾ ਮੁੰਡਾ ਆਪਣੇ ਪਿਓ ਨੂੰ ਗਾਲਾਂ ਪੈਂਦੀਆਂ ਕਿੱਦਾਂ ਸੁਣੇ? ਇਹ ਦੂਸਰੀ ਗੱਲ ਇਹ ਕਰਦੇ ਆ ਇੰਦਰਾ ਗਾਂਧੀ ਦੇ ਖਿਲਾਫ, ਇੰਦਰਾ ਗਾਂਧੀ ਨਾਲ ਮਤਭੇਦ ਹੋਣਗੇ, ਇਹਦੀ ਮਾਂ ਦੇ ਹੋਣਗੇ, ਨੌ ਸੱਸ ਦਾ ਝਗੜਾ ਹੋਊਗਾ, ਦਾਦੀ ਤਾਂ ਇਹਦੀ ਹੈਗੀ ਸੀ ਨਾ, ਦਾਦੀ ਬਾਰੇ ਕਿੱਦਾਂ ਸੁਣ ਲੇ? ਫਿਰ ਉਹ ਪੰਡਿਤ ਨਹਿਰੂ ਦੇ ਖਿਲਾਫ ਬੋਲਦੇ ਆ ਕਿ ਉਹ ਬੜਾ ਅਮੀਰ ਸੀ, ਐਸ਼ ਦੀ ਜ਼ਿੰਦਗੀ ਗੁਜ਼ਾਰਦਾ, ਸਿੱਧਾ ਆ ਕੇ ਪ੍ਰਧਾਨ ਮੰਤਰੀ ਬਣ ਗਿਆ। ਇਹਨੇ ਪਰਸੋਂ ਇੱਕ ਤਕਰੀਰ ਕੀਤੀ, ਇਹਨੇ ਉਹ ਚ ਆਖਿਆ ਕਿ ਵਾਰ ਵਾਰ ਉਹਦਾ ਜ਼ਿਕਰ ਨਹੀਂ ਕਰਨਾ ਚਾਹੀਦਾ। ਤੁਸੀਂ ਇਹ ਸਮਝਦੇ ਆ ਕਿ ਉਸ ਬੰਦੇ ਨੇ ਕਿੰਨੇ ਸਾਲ ਕੈਦ ਕੱਟੀ ਸੀ? ਤੁਸੀਂ ਜਿਹੜੇ ਵਾਰ ਵਾਰ ਉਹਦੀਆਂ ਗੱਲਾਂ ਕਰਦੇ, ਜੇ ਤੁਹਾਡੇ ਚੋਂ ਕਦੇ ਕਿਸੇ ਨੇ ਕੈਦ ਕੱਟੀ ਹੈ ਉਹਦੇ 'ਚ ਨਹੀਂ ਕੈਦ ਕੱਟ ਕੇ ਵਿਖਾਓਗੇ? ਮੈਨੂੰ ਕੋਈ ਆਖੇ ਮੇਰੇ ਤੋਂ ਤਾਂ ਕੱਟੀ ਨਹੀਂ ਜਾਣੀ। ਫਿਰ ਉਹ ਬੰਦਾ ਕਿੰਨਾ ਸਿਆਣਾ ਸੀ, ਉਹਨੇ ਕਿੰਨੀਆਂ ਕਿਤਾਬਾਂ ਲਿਖੀਆਂ ਸਨ, ਤੁਸੀਂ ਕੋਈ ਲਿਖਿਆ? ਇਹਦੇ ਵਿੱਚ ਹੀ ਇੱਥੋਂ ਤੱਕ ਵੀ ਫਿਰ ਚਲਾ ਗਿਆ, ਕਹਿੰਦਾ ਆਜ਼ਾਦੀ ਦੀ ਲਹਿਰ 'ਚ ਪੰਡਿਤ ਨਹਿਰੂ ਲੀਡਰ ਬਣਿਆ ਸੀ। ਉਦੋਂ ਲੀਡਰ ਉਹ ਬਣਦੇ ਹੁੰਦੇ ਸਨ ਜਿਨ੍ਹਾਂ ਦੇ ਕੋਲ ਕੋਈ ਸਿਧਾਂਤ ਹੁੰਦਾ ਸੀ, ਉਹ ਲੀਡਰ ਬਣਦੇ ਹੁੰਦੇ ਸਨ ਜਿਹੜੇ ਅਖਬਾਰਾਂ 'ਚ ਹੋਰ ਥਾਵਾਂ ਦੇ ਉੱਤੇ ਲੇਖ ਲਿਖਦੇ ਸਨ। ਉਹਨਾਂ ਲੇਖਾਂ ਨੂੰ ਪੜ੍ਹ ਕੇ ਤੇ ਲੋਕੀ ਫੈਸਲਾ ਕਰਦੇ ਸੀ ਕਿ ਫਲਾਨਾ ਲੀਡਰ ਜਿਹੜਾ ਬੜਾ ਸਿਆਣਾ ਇਹਦੇ ਨਾਲ ਜਾਣਾ ਚਾਹੀਦਾ। ਕਹਿੰਦਾ ਤੁਹਾਡੇ 'ਚੋਂ ਕਦੇ ਕਿਸੇ ਨੇ ਲਿਖਿਆ? ਕਹਿੰਦਾ ਆਜ਼ਾਦੀ ਲਹਿਰ ਵੇਲੇ ਇਹ ਪਤਾ ਹੁੰਦਾ ਸੀ ਲੀਡਰਾਂ ਦੇ ਵਿੱਚੋਂ ਕਿ ਫਲਾਨਾ ਲੈਫਟਿਸਟ ਆ, ਖੱਬੇ ਪੱਖੀ ਆ, ਫਲਾਨਾ ਰਾਈਟਿਸਟ ਆ, ਸੱਜੇ ਪੱਖੀ ਆ। ਕਹਿੰਦਾ ਹੁਣ ਜਿੰਨੇ ਤੁਹਾਡੇ ਕੋਲ ਲੀਡਰ ਫਿਰਦੇ ਨੇ, ਇੱਕ ਦਿਨ ਇੱਕ ਪਾਰਟੀ 'ਚ ਹੁੰਦੇ ਆ, ਦੂਸਰੇ ਦਿਨ ਦੂਸਰੀ ਪਾਰਟੀ 'ਚ ਚਲ ਜਾਂਦੇ, ਇਹਨਾਂ ਦਾ ਤੁਹਾਨੂੰ ਕਿਵੇਂ ਪਤਾ ਕਿ ਖੱਬੇ ਪੱਖੀ ਨੇ, ਸੱਜੇ ਪੱਖੀ ਨੇ, ਕਿ ਕੋਈ ਪੱਖ ਵੀ ਇਹਨਾਂ ਦਾ ਹੈਗਾ ਕਿ ਨਹੀਂ ਹੈਗਾ? ਉਹ ਕਹਿੰਦਾ ਨਹਿਰੂ ਦੇ ਕੋਲ ਇੱਕ ਦਲੀਲ ਸੀ, ਇੱਕ ਸਿਧਾਂਤ ਸੀ, ਉਹਨੇ ਦੇਸ਼ ਦੀ ਸੇਵਾ ਕੀਤੀ ਹੈ। ਜਿਹੜਾ ਉੱਠਦਾ ਨਹਿਰੂ ਦੇ ਖਿਲਾਫ਼ ਤੁਸੀਂ ਬੋਲਣ ਲੱਗ ਪੈਂਦੇ, ਪਹਿਲਾਂ ਨਹਿਰੂ ਵਰਗੇ ਬਣ ਕੇ ਤਾਂ ਵਿਖਾਓ। ਉਹਨੇ ਜਿਸ ਤਰ੍ਹਾਂ ਦੀ ਕੌੜ ਝਾੜੀ ਆ, ਉਹ ਤੋਂ ਬੀਜੇਪੀ ਵਾਲੇ ਥੋੜ੍ਹੇ ਜਿਹੇ ਸ਼ਰਮਿੰਦੇ ਵੀ ਨੇ, ਹੁਣ ਆਪਣੇ MP ਨੂੰ ਕੱਢ ਵੀ ਨਹੀਂ ਸਕਦੇ। ਤੇ ਪੰਡਿਤ ਨਹਿਰੂ ਨਾਲ ਜਿਹੜਾ ਪੁਰਾਣਾ ਵਿਰੋਧ ਹੈ, ਇਹ ਤਾਂ ਇੱਥੋਂ ਤੱਕ ਵੀ ਕਹਿੰਦੇ ਰਹੇ ਕਿ ਨਹਿਰੂ ਨੇ ਆਪਣੀ ਧੀ ਮੁਸਲਮਾਨ ਨਾਲ ਵਿਆਹ ਦਿੱਤੀ ਸੀ ਇੰਦਰਾ ਗਾਂਧੀ, ਅਸਲ ਵਿੱਚ ਮੁਸਲਮਾਨ ਨਾਲ ਨਹੀਂ, ਇੰਦਰਾ ਗਾਂਧੀ ਦਾ ਪਤੀ ਫਿਰੋਜ਼ ਗਾਂਧੀ ਪਾਰਸੀ ਸੀਗਾ, ਪਾਰਸੀ ਹੋਰ ਹੁੰਦੇ ਆ ਤੇ ਮੁਸਲਮਾਨ ਹੋਰ ਹੁੰਦੇ ਆ। ਇਹ ਤਾਂ ਹਰ ਕਿਸਮ ਦਾ ਉਹਦੇ ਖਿਲਾਫ਼ ਪ੍ਰਚਾਰ ਕਰਦੇ ਰਹੇ ਸਨ, ਪਰ ਹੁਣ ਉਹ ਮੁੰਡਾ ਜਿਸ ਤਰ੍ਹਾਂ ਪੈ ਗਿਆ, ਇੰਝ ਲੱਗਦਾ ਉਹਦੇ ਅੰਦਰ ਕਿਤੇ ਪੜਨਾਨੇ ਦੀ ਜਿਹੜੀ ਵਿਰਾਸਤ ਆ ਥੋੜ੍ਹੀ ਬਹੁਤ ਝਲਕੀ ਹੈ, ਕਿ ਮੈਂ ਇਹਨਾਂ ਦੇ ਸਾਹਮਣੇ ਚੁੱਪ ਕੇ ਔਰ ਇੰਨਾ ਹਰ ਵਕਤ ਪੁੱਠਾ ਬੋਲਦੇ ਰਹਿੰਦੇ ਆ, ਇਸ ਵਾਰੀ ਉਹਨੇ ਇਹਨਾਂ ਸਾਰਿਆਂ ਦਾ ਹੱਥ ਹੌਲਾ ਕਰ ਦਿੱਤਾ। ਇਸ ਪਾਰਟੀ ਤੋਂ ਬਾਅਦ ਗੱਲ ਕਰਦੇ ਆ ਆਪ ਦੀ ਆਮ ਆਦਮੀ ਪਾਰਟੀ ਦੀ, ਇਸ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਜਿਹੜੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸਨ ਇਸ ਪਾਰਟੀ ਦੇ, ਉਹਨਾਂ ਦੇ ਜਿਹੜੇ ਹੇਠਲੇ ਵਰਕਰ ਨੇ ਇਸ ਪਾਰਟੀ ਦੇ, ਉਹ ਵੀ ਉਹਨਾਂ ਦੇ ਨਾਲ ਹੀ ਜੁੜਦੇ ਸੁਣੀਦੇ ਨੇ। ਉਹਨਾਂ ਨੇ ਹੁਣ ਲੋਕਾਂ ਦੇ ਕਹੇ ਮੁਤਾਬਕ ਕਿਹਾ ਕਿ ਮੈਂ ਚੱਲਾਂਗਾ, ਇਸ ਦਾ ਕੀ ਮਤਲਬ ਹੋਇਆ? ਦੇਖੋ, ਸੁੱਚਾ ਸਿੰਘ ਛੋਟੇਪੁਰ ਨੇ ਉਸ ਵਕਤ ਪਾਰਟੀ ਸੰਭਾਲੀ ਸੀ ਜਦੋਂ ਪਾਰਟੀ ਕੋਲ ਕੋਈ ਪੰਜਾਬ ਦੇ ਲੀਡਰ ਨਹੀਂ ਸੀ। ਜੀ, ਸਾਡੇ ਪੰਜਾਬ 'ਚ ਇੱਕ ਮੁਹਾਵਰਾ ਚੱਲਦਾ, ਸਾਵਣ ਮੱਝੀ ਉਹਦੀਆਂ, ਜਿਹੜਾ ਹਾੜੋਂ ਕੱਢੇ ਹਾੜ 'ਚ ਪੱਠੇ ਨਹੀਂ ਮਿਲਦੇ। ਜਿਹੜਾ ਔਖੇ ਸੌਖੇ ਦਿਨਾਂ 'ਚ ਉਦੋਂ ਮੱਝਾਂ ਨੂੰ ਸੰਭਾਲ ਲੈਂਦਾ, ਉਹ ਸਾਉਣ 'ਚ, ਕਿਉਂਕਿ ਪੱਠੇ ਬਹੁਤ ਹੋ ਜਾਂਦੇ, ਮੀਂਹ ਪੈਂਦੇ ਨੇ, ਉਦੋਂ ਮੱਝਾਂ ਦੇ ਦੁੱਧ ਪੀ ਸਕਦਾ। ਇਹ ਜਿਹੜਾ ਸੁੱਚਾ ਸਿੰਘ ਛੋਟੇਪੁਰ ਨੇ ਔਖੇ ਦਿਨਾਂ 'ਚ ਪਾਰਟੀ ਸੰਭਾਲੀ, ਹੁਣ ਜੋ ਸੌਖੇ ਦਿਨ ਆਏ ਹੈ ਤੇ ਲੀਡਰ ਦਿੱਲੀ ਤੋਂ ਆ ਗਏ, ਉਹ ਪਾਰਟੀ ਨੂੰ ਚਲਾਉਂਦੇ ਸੀ, ਉਹਨਾਂ ਨੇ ਤੇ ਦੋਸ਼ ਲਾ ਦਿੱਤਾ ਕਿ ਇੱਕ CD ਅਸੀਂ ਫੜੀ ਹੈ, ਜਿਹੜੀ CD ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਕਿਸੇ ਤੋਂ ਪੈਸੇ ਮੰਗਦਾ ਤੇ ਲੈਂਦਾ ਪੜਿਆ ਗਿਆ। ਲੋਕ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਇਹੋ ਜਿਹੀ CD ਹੈਗੀ ਹੈ ਤੇ ਉਹ CD ਤੁਸੀਂ ਜਨਤਕ ਤੌਰ ਤੇ ਸਾਰੇ ਲੋਕਾਂ ਨੂੰ ਵਿਖਾ ਦਿਓ ਕਿ ਆਹ ਇਹਨੇ ਕੀਤਾ, ਤੁਸੀਂ ਵਿਖਾਉਂਦੇ ਕਿਉਂ ਨਹੀਂ? ਇਹ ਵਿਖਾਉਂਦੇ ਇਸ ਕਰਕੇ ਨਹੀਂ ਗੇ ਕਿ ਉਹ CD ਦੇ ਵਿੱਚ ਕਈ ਕੁਛ ਹੋ ਰਿਹਾ, ਇਹਨਾਂ ਦੇ ਆਪਣੇ ਬੰਦਿਆਂ ਬਾਰੇ ਵੀ ਪਤਾ ਲੱਗਾ ਕਿ ਹੋਰਨਾਂ ਬਾਰੇ ਵੀ ਗੱਲਾਂ ਚੱਲਦੀਆਂ ਨੇ। ਜਦੋਂ ਇਹਨਾਂ ਨੇ ਕੱਢਿਆ, ਪਹਿਲੇ ਦਿਨ ਇੱਕ ਦਿਨ ਸੁਣ ਜੀ ਵਰਤ ਗਈ ਸੀ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਕਨਵੀਨਰ ਹੋਵੇ ਸੁੱਚਾ ਸਿੰਘ, ਤੇ ਉਹ ਵੀ ਇਹੋ ਜਿਹੇ ਦੋਸ਼ਾਂ 'ਚ ਫਸ ਜਾਵੇ। ਪਰ ਅਗਲੇ ਦਿਨ ਤੱਕ ਵੇਖਿਆ ਗਿਆ ਕਿ ਪੰਜਾਬ ਦੇ ਜਿਹੜੇ ਇਹਨਾਂ ਦੇ 13 ਜ਼ੋਨਲ ਕਨਵੀਨਰ ਬਣਾਏ ਨੇ, ਜ਼ੋਨਲ ਕਨਵੀਨਰ ਇਹਨਾਂ ਨੇ ਪਾਰਲੀਮੈਂਟ ਸੀਟਾਂ 13 ਪੰਜਾਬ 'ਚ ਨੇ ਉਹਨਾਂ ਦੇ ਹਿਸਾਬ ਨਾਲ ਬਣਾਏ, ਉਹਨਾਂ ਦੇ ਵਿੱਚੋਂ 13 'ਚੋਂ 8 ਜਣੇ ਉਹਦੇ ਨਾਲ ਖਲੋਗੇ। ਕਹਿੰਦੇ ਜੀ ਇੱਦਾਂ ਦੇ ਕੱਲ੍ਹ ਤੁਸੀਂ ਕਿਸੇ ਨੂੰ ਵੀ ਕਰ ਦਿਓਗੇ। ਦੂਜਾ ਉਹਨਾਂ ਨੇ ਆਖਿਆ ਜੀ ਤੁਸੀਂ ਬਾਹਰੋਂ ਆ ਕੇ ਜਿਹੜੇ ਲੋਕ ਗੱਲਾਂ ਕਰਦੇ ਜੇ ਤੁਹਾਡੇ ਬਾਰੇ, ਵੀ ਸਾਡੇ ਕੋਲ ਆਹ ਸਬੂਤ ਨੇ, ਤੁਸੀਂ ਲੋਕਾਂ ਤੋਂ ਪੈਸੇ ਲਏ ਆ, ਤੁਸੀਂ ਫਲਾਣੇ ਫਲਾਣੇ ਥਾਂ ਤੋਂ ਪੈਸੇ ਲਏ, ਉਹ ਲੋਕ ਸਾਫ਼ ਦੱਸਦੇ ਆ। ਇਹ ਵੀ ਆਖਿਆ ਗਿਆ ਕਿ ਉੱਥੋਂ ਬਠਿੰਡੇ 'ਚੋਂ 26 ਲੱਖ ਰੁਪਇਆ ਲਿਆ ਗਿਆ, ਜਿਹੜਾ ਕੇਂਦਰੀ ਲੀਡਰਾਂ ਨੇ ਫੜ ਲਿਆ ਤੇ ਅੱਜ ਤੱਕ ਲੱਭਦਾ ਨਹੀਂ। ਇਹਦੇ ਬਾਅਦ ਇੱਕਦਮ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਲੋਕ ਸੁੱਚਾ ਸਿੰਘ ਛੋਟੇਪੁਰ ਨਾਲ ਜੁੜ ਗਏ। ਉਹ ਸਾਰੇ ਦੇ ਸਾਰੇ ਹੀ ਬਹੁਤ ਥੋੜੇ ਪਾਸੇ ਰਹਿ ਗਏ, ਬਾਕੀ ਸਾਰੇ ਤਕਰੀਬਨ ਸੁੱਚਾ ਸਿੰਘ ਦੇ ਪੱਖ ਵਿੱਚ ਭੁਗਤਣ ਲੱਗ ਪਏ। ਰਾਤੋ ਰਾਤ ਹੀ ਸੁੱਚਾ ਸਿੰਘ ਨੂੰ ਇੱਕ ਕਿਸਮ ਦਾ ਹੀਰੋ ਬਣਾ ਦਿੱਤਾ ਗਿਆ ਤੇ ਹੁਣ ਉਹਨੇ ਆਖਿਆ ਜੀ ਮੈਂ ਆਏ ਤਾਂ ਸਨ ਆਮ ਆਦਮੀ ਪਾਰਟੀ ਵਾਲੇ ਮੈਨੂੰ ਮਨਾਉਣ ਵਾਸਤੇ ਕਿ ਵਾਪਸ ਆ ਜਾ, ਮੈਂ ਵਾਪਸ ਨਹੀਂ ਜਾ ਸਕਦਾ। ਹੁਣ ਤਾਂ ਮੈਂ ਪੰਜਾਬ ਦੇ ਲੋਕਾਂ ਕੋਲ ਜਾਊਂਗਾ, ਲੋਕ ਜੋ ਫੈਸਲਾ ਕਰਨਗੇ, ਜੇ ਉਹ ਕਹਿੰਦੇ ਆ ਲੜ ਤੇ ਮੈਂ ਲੜੂੰਗਾ, ਜੇ ਉਹਨਾਂ ਆਖਿਆ ਰਾਜਨੀਤੀ ਛੱਡਦੇ ਮੈਂ ਛੱਡ ਦੂੰਗਾ। ਉਹ ਜਿੱਧਰ ਨੂੰ ਵੀ ਜਾਂਦਾ ਉਹਦੇ ਗਿਆਨ ਤੋਂ ਭੀੜਾਂ ਬਹੁਤ ਜੁੜ ਰਹੀਆਂ, ਲੋਕ ਇਕੱਠੇ ਬਹੁਤ ਹੋ ਰਹੇ। ਕੱਲ੍ਹ ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਦੁਰਗਿਆਣਾ ਮੰਦਿਰ ਵੀ ਗਿਆ, ਜਲਿਆਂਵਾਲਾ ਬਾਗ ਵੀ ਗਿਆ, ਅੰਮ੍ਰਿਤਸਰ 'ਚ ਭੀੜ ਬਹੁਤ ਕੱਲ੍ਹ ਵੀ ਹੋਈ ਆ। ਇਹ ਹੋ ਸਕਦਾ ਕਿ ਹੌਲੀ ਹੌਲੀ ਆਮ ਆਦਮੀ ਪਾਰਟੀ ਨੂੰ ਇੱਕ ਕਿਸਮ ਦਾ ਉਹ ਮਾਂਜਾ ਮਾਰ ਕੇ ਸਾਰਾ ਕੁਛ ਆਪਣੇ ਨਾਲ ਲੈ ਜਾਵੇ। ਇਹ ਉਹਨੇ ਆਖਿਆ ਕਿ ਮੈਂ ਲੋਕਾਂ ਦਾ ਫੈਸਲਾ ਲਊਂਗਾ, ਮੈਂ ਸਾਰੇ ਪੰਜਾਬ ਦਾ ਚੱਕਰ ਲਊਂਗਾ, ਲੋਕ ਜੋ ਕਹਿਣਗੇ ਮੈਂ ਉਹਦੇ ਮੁਤਾਬਕ ਕਰੂੰਗਾ। ਆਪ ਉਹ ਬੜਾ ਠਰਮੇ ਵਾਲਾ, ਬਹੁਤ ਸ਼ਾਂਤਮਈ ਗੱਲ ਕਰਦਾ, ਪਰ ਉਸ ਠਰਮੇ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਹੌਲੀ ਹੌਲੀ ਉਹ ਆਪਣੀ ਥਾਂ ਬਣਾਈ ਜਾਂਦਾ। ਅਗਲਾ ਹਫ਼ਤਾ ਬੜਾ ਕਰੂਸ਼ ਰਹਿ 'ਚ ਪਤਾ ਲੱਗੂਗਾ ਕਿ ਉਹ ਕਿੱਥੇ ਜਾ ਕੇ ਖਲੋਂਦਾ। ਜੀ ਤੇ ਪੰਨ ਸਾਹਿਬ, ਖ਼ਬਰਾਂ ਇਹ ਵੀ ਨੇ ਕਿ ਨਵਜੋਤ ਸਿੱਧੂ, ਪ੍ਰਗਟ ਸਿੰਘ ਅਤੇ ਲੁਧਿਆਣੇ ਵਾਲੇ ਬੈਂਸ ਭਰਾਵਾਂ ਨੇ ਵੱਖਰਾ ਮੋਰਚਾ ਖੜ੍ਹਾ ਕਰ ਲਿਆ, ਇਸ ਸਿਆਸੀ ਮੋਰਚੇ ਦੀਆਂ ਸੰਭਾਵਨਾਵਾਂ ਕਿੰਨੀਆਂ ਕੁ ਨੇ ਅਤੇ ਦੂਸਰੇ ਆਗੂ ਕੀ ਕਹਿੰਦੇ ਨੇ? ਦੇਖੋ ਇਹ ਜਿਹੜੇ ਤਿੰਨ ਜਣੇ ਨੇ ਇਹਨਾਂ 'ਚੋਂ ਪਹਿਲਾਂ ਮੈਂ ਲੁਧਿਆਣੇ ਵਾਲੇ ਬੈਂਸ ਭਰਾਵਾਂ ਬਾਰੇ ਦੱਸ ਦਿਆਂ ਕਿ ਉਹਨਾਂ ਦਾ ਲੁਧਿਆਣੇ 'ਚ ਅਸਰ ਬਹੁਤ ਹੈ। ਕੁਛ ਲੋਕ ਉਹਨਾਂ ਨੂੰ ਧੜੱਲੇਦਾਰ ਮੰਨਦੇ ਆ, ਕੁਛ ਉਹਨਾਂ ਨੂੰ ਕਹਿੰਦੇ ਆ ਕਾਨੂੰਨ ਤੋੜਦੇ ਆ। ਇਹ ਵੀ ਉਹਨਾਂ ਦੇ ਬਾਰੇ ਗੱਲ ਸੱਚੀ ਹੈ ਕਿ ਇੱਕ ਵਾਰੀ ਅਦਾਲਤ ਲੱਗੀ 'ਚੋਂ ਇਹਨਾਂ ਨੇ ਮਜੈਸਟਿਕ ਧੂ ਕੇ ਬਾਹਰ ਲਿਆਂਦਾ ਅਤੇ ਪਾਰਕਿੰਗ 'ਚ ਲਿਆ ਕੇ ਉਹਦੇ ਸਾਰੇ ਕੱਪੜੇ ਪਾੜ ਦਿੱਤੇ ਸਨ, ਸਿਰਫ ਅੰਡਰ ਗਾਰਮੈਂਟਸ ਰਹਿ ਗਏ ਸੀ। ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ, ਉਹਦੇ ਸੱਟਾਂ ਲਾਈਆਂ ਸਨ, ਉਹ ਕਈ ਦਿਨ ਹਸਪਤਾਲ ਰਿਹਾ। ਆਪ ਇਹਨਾਂ ਦੇ ਉੱਤੇ ਮੁਕੱਦਮਾ ਬਣ ਗਿਆ ਅਤੇ ਉਦੋਂ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਸਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪ ਜੇਲ੍ਹ 'ਚ ਵੇਖਣ ਵਾਸਤੇ ਗਿਆ ਸੀ ਕਿ ਇਹਨਾਂ ਦੀ ਰਿਹਾਇਸ਼ ਦੇ ਪੂਰੇ ਪ੍ਰਬੰਧ ਹੈਗੇ, ਕਿ ਇਹਨਾਂ ਨੂੰ ਅੰਦਰ ਵੀ VIP ਟ੍ਰੀਟਮੈਂਟ ਮਿਲਦਾ ਸੀ। ਉਹਦੇ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਦੇ ਨਾਲ ਹੁੰਦੇ ਸਨ ਅਤੇ ਬਾਦਲਾਂ ਦੇ ਖਿਲਾਫ਼ ਬੋਲਦੇ ਸਨ। ਫਿਰ ਇਹਨਾਂ ਦਾ ਸੁਖਬੀਰ ਸਿੰਘ ਬਾਦਲ ਨਾਲ ਝਗੜਾ ਹੋ ਗਿਆ, ਦੋ ਸੀਟਾਂ ਆਜ਼ਾਦ ਰਹਿ ਕੇ ਜਿੱਤ ਗਏ। ਸੁਖਬੀਰ ਬਾਦਲ ਨੇ ਆ ਕੇ ਮਨਾਇਆ, ਅਕਾਲੀ ਦਲ ਨਾਲ ਤੁਰ ਪਏ ਪਰ ਵਿੱਚ ਸ਼ਾਮਿਲ ਨਾ ਹੋਏ। ਹੁਣ ਉਹ ਧੜੱਲੇਦਾਰ ਨੇ, ਉਹਨਾਂ ਦਾ ਲੁਧਿਆਣੇ 'ਚ ਅਸਰ ਤਾਂ ਹੈਗਾ, ਪਰ ਦੋਵੇਂ ਕਿਸਮ ਦੀਆਂ ਗੱਲਾਂ ਨੇ। ਕੁਛ ਲੋਕ ਕਹਿੰਦੇ ਆ ਜੀ ਕਿਸੇ ਦੇ ਵੀ ਗੜ ਪੈ ਸਕਦੇ ਆ, ਅਤੇ ਕੁਛ ਲੋਕ ਇਹ ਕਹਿੰਦੇ ਨਹੀਂ ਜੀ ਅੜੇ ਥੋੜ੍ਹੇ ਦੀ ਮਦਦ ਵੀ ਕਰਦੇ ਆ, ਰੋਬਿਨ ਹੁੱਡ ਨੇ। ਦੋਵੇਂ ਗੱਲਾਂ ਚੱਲਦੀਆਂ, ਪਤਾ ਨਹੀਂ ਸੱਚ ਕੀ ਹੈ। ਇਹਨਾਂ 'ਚ ਦੂਸਰਾ ਬੰਦਾ ਜੁੜਿਆ ਨਵਜੋਤ ਸਿੱਧੂ, ਉਹਦੇ ਉੱਤੇ ਇੱਕ ਕਤਲ ਦਾ ਕੇਸ ਹੈ ਜਿਹਦੇ ਵਿੱਚ ਉਹ ਜ਼ਮਾਨਤ ਉੱਤੇ ਆ। ਉਹਨੂੰ ਸੈਸ਼ਨ ਕੋਰਟ ਨੇ ਜ਼ਿਲ੍ਹੇ 'ਚੋਂ ਛੱਡਤਾ ਸੀ, ਹਾਈ ਕੋਰਟ ਨੇ ਸਜ਼ਾ ਕਰਤੀ ਸੀ, ਹੁਣ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ, ਪਤਾ ਨਹੀਂ ਕਦੋਂ ਕੇਸ ਨਿਕਲੇ। ਚਾਰ ਵਾਰ ਉਹ MP ਰਹਿ ਚੁੱਕਾ, ਉਹਦੇ ਉੱਤੇ ਕਰਪਸ਼ਨ ਦਾ ਦੋਸ਼ ਕੋਈ ਨਹੀਂ, ਪਰ ਉਹ ਅੜੀਅਲ ਹੈ ਆਪਣੀ ਕਿਸਮ ਦਾ। ਤੀਸਰਾ ਬੰਦਾ ਪ੍ਰਗਟ ਸਿੰਘ ਹੈ ਜਿਹਦੇ ਉੱਤੇ ਨਾ ਕਰਪਸ਼ਨ ਦਾ ਨਾ ਕਿਸੇ ਵੀ ਕਿਸਮ ਦਾ ਕੋਈ ਹੋਰ ਦੋਸ਼ ਲੱਗ ਸਕਦਾ। ਉਹਦਾ ਅਕਸ ਬਿਲਕੁਲ ਸਾਫ਼ ਹੈ, ਗੱਲ ਵੀ ਉਹ ਹਰ ਵਾਰੀ ਬੜੀ ਨਾਪ ਤੋਲ ਕੇ ਕਰਦਾ। ਇਹ ਸਿੱਧੂ ਜਿਹੜੇ ਬੈਂਸ ਭਰਾ ਨੇ ਦੋਵੇਂ, ਇਹਨਾਂ ਦੇ ਉੱਤੇ ਧੱਕੜ ਸ਼ਾਹ ਹੋਣ ਦਾ ਇਲਜ਼ਾਮ ਲੱਗਦਾ। ਨਵਜੋਤ ਸਿੱਧੂ ਤੇ ਇਹ ਲੱਗਦਾ ਕਿ ਉਹ ਕਿਸੇ ਦੀ ਵੀ ਪੱਗ ਲਾ ਸਕਦਾ, ਪਰ ਪ੍ਰਗਟ ਸਿੰਘ ਦੇ ਉੱਤੇ ਇਹ ਵੀ ਦੋਸ਼ ਨਹੀਂ ਲੱਗਦਾ। ਉਹ ਜਦੋਂ ਬੋਲਦਾ ਬੜੇ ਸਤਾਊ ਢੰਗ ਨਾਲ ਨਾਪ ਤੋਲ ਕੇ ਬੋਲਦਾ। ਪਹਿਲਾਂ ਉਹ ਭਾਰਤ ਲਈ ਹਾਕੀ ਟੀਮ ਦਾ ਕੈਪਟਨ ਰਿਹਾ, ਹੁਣ ਕਰਕੇ ਸਾਰੀ ਦੁਨੀਆ 'ਚ ਘੁੰਮਿਆ। ਦੂਸਰਾ ਉਹ ਇੱਕ ਬੜੇ ਸਤਾਊ ਸੁਭਾਅ ਵਾਲੇ ਗਵਰਨਰ ਦਾ ਜਵਾਈ ਹੈ। ਤੀਸਰੀ ਗੱਲ ਇਹ ਕਿ ਉਹਨੇ ਇੱਕ ਵਾਰੀ, ਬਹੁਤੇ ਲੋਕਾਂ ਨੂੰ ਪਤਾ ਨਹੀਂ, ਇੱਕ ਅੰਗਰੇਜ਼ੀ ਦਾ ਮੈਗਜ਼ੀਨ ਕੱਢਿਆ ਸੀ ਇਨਸਾਈਡ ਹਾਕੀ, ਉਸ ਮੈਗਜ਼ੀਨ ਦਾ ਐਡੀਟਰ ਰਿਹਾ, ਹੁਣ ਕਰਕੇ ਉਹਦੇ ਕੋਲ ਬਹੁਤ ਕੁਛ ਜਾਣਕਾਰੀ ਹੈ, ਬੜਾ ਸਿਆਣਾ ਆਪਣੇ ਢੰਗ ਨਾਲ, ਹੁਣ ਵੀ ਆਪਣੇ ਇਲਾਕੇ 'ਚੋਂ ਪਾਪੂਲਰ ਹੈ। ਇਹ ਤਿੰਨੇ ਜਣੇ ਜਦੋਂ ਤੁਰੇ ਨੇ, ਇਹਨਾਂ ਦੇ ਨਾਲ ਹੀ ਇਹ ਵੀ ਗੱਲ ਚੱਲ ਪਈ ਹੈ ਕਿ ਇਹ ਸੁੱਚਾ ਸਿੰਘ ਛੋਟੇਪੁਰ ਨਾਲ ਮਿਲ ਕੇ ਚੱਲ ਸਕਦੇ ਆ। ਜੇ ਸੁੱਚਾ ਸਿੰਘ ਛੋਟੇਪੁਰ ਅਤੇ ਇਹਨਾਂ ਤਿੰਨਾਂ ਦਾ ਜਿਹੜਾ ਨਵਾਂ ਮੋਰਚਾ ਬਣਿਆ ਇਹ ਰਲ ਕੇ ਤੁਰ ਪਏ, ਅਤੇ ਫਿਰ ਤੁਸੀਂ ਸਮਝ ਲਓ ਕਿ ਆਪ ਪਾਰਟੀ ਕਿਤੇ ਨਹੀਂ ਲੱਭਣੀ। ਆਪ ਪਾਰਟੀ ਦੇ ਬਜਾਏ ਇਹ ਅਗਲੇ ਪਾਸੇ ਕਾਂਗਰਸ ਅਤੇ ਅਕਾਲੀ, ਉਹਨਾਂ ਨੂੰ ਦੋਵਾਂ ਨੂੰ ਬਰਾਬਰ ਦੀ ਟੱਕਰ ਦੇਣਗੇ। ਮੈਂ ਭਾਜਪਾ ਨੂੰ ਇਸ ਕਰਕੇ ਨਹੀਂ ਗਿਣਦਾ ਕਿ ਭਾਜਪਾ ਤਾਂ ਉਹ ਟਾਂਗੇ ਦੇ ਪਿਛਲੇ ਪਾਸੇ ਲਮਕਣ ਵਾਲੀ ਹੈ, ਟਾਂਗੇ ਦੀ ਸੀਟ ਅਗਲੀ ਜਿਹੜੀ ਆ ਉਹ ਅਕਾਲੀਆਂ ਕੋਲ ਹੈ, ਸੋ ਅਕਾਲੀਆਂ ਨਾਲ ਅਤੇ ਕਾਂਗਰਸ ਨਾਲ ਇਹ ਤੀਸਰਾ ਮੋਰਚਾ ਬਰਾਬਰ ਦੇ ਉੱਤੇ ਭਿੜ ਵੀ ਸਕਦਾ। ਠੀਕ, ਅਤੇ ਪੰਨ ਸਾਹਿਬ, ਆਪ ਪਾਰਟੀ ਵਿੱਚ ਸਭ ਤੋਂ ਵੱਧ ਭੀੜ ਖਿੱਚਣ ਵਾਲਾ ਲੀਡਰ ਭਗਵੰਤ ਮਾਨ ਹੈ, ਅਤੇ ਵਿਰੋਧ ਵੀ ਹਰ ਥਾਂ 'ਤੇ ਉਸੇ ਦਾ ਹੋ ਰਿਹਾ, ਹਮਲੇ ਵੀ ਉਸੇ 'ਤੇ ਹੋਏ ਜਾਂਦੇ ਨੇ, ਇਹਨਾਂ ਘਟਨਾਵਾਂ ਬਾਰੇ ਤੁਸੀਂ ਕੀ ਸੋਚਦੇ ਹੋ? ਭਗਵੰਤ ਮਾਨ ਅਜੇ ਤੱਕ ਪਾਰਲੀਮੈਂਟ ਦਾ ਮੈਂਬਰ ਕਾਨੂੰਨੀ ਤੌਰ 'ਤੇ ਬਣ ਗਿਆ, ਅਮਲ ਵਿੱਚ ਬਣ ਨਹੀਂ ਸਕਿਆ। ਬੰਦਾ ਜਿੱਦਾਂ ਦਾ ਸਾਊ ਚਾਹੀਦਾ ਉਸ ਤਰ੍ਹਾਂ ਦਾ ਸਾਊ ਨਹੀਂ ਬਣਿਆ। ਜੋ ਕੁਛ ਉਹਨੇ ਪਾਰਲੀਮੈਂਟ ਭਵਨ ਦੀ ਵੀਡੀਓ ਰਿਕਾਰਡਿੰਗ ਅਤੇ ਫਿਰ ਨਾਲ ਦੀ ਨਾਲ ਸੋਸ਼ਲ ਮੀਡੀਆ 'ਤੇ ਪਾਉਣ ਵਾਲਾ ਕੰਮ ਕੀਤਾ, ਉਹ ਵੀ ਪਾਰਲੀਮੈਂਟ ਮੈਂਬਰ ਵਾਲਾ ਕੰਮ ਨਹੀਂ ਸੀ। ਇਹਦੇ ਅੰਦਰਲਾ ਕਮੇਡੀਅਨ ਜਿਹੜਾ ਨਾ ਪੁਰਾਣੇ ਛੁਰਲੀਆਂ ਛੱਡਣ ਵਾਲਾ, ਉਹ ਜਾਗ ਪੈਂਦਾ। ਹੁਣ ਅੱਜ ਕੱਲ੍ਹ ਉਹ ਜਿੱਥੇ ਜਾਂਦਾ, ਇੱਕ ਥਾਂ ਦੇ ਉੱਤੇ ਪੱਤਰਕਾਰਾਂ ਨੇ ਰੇਡ ਕਾ ਪਾ ਕੇ ਬੈਕਗ੍ਰਾਉਂਡ ਕਰਿਆ, ਜਾਂ ਭਾਜੋ ਮੈਂ ਤਾਂ ਮੈਨੂੰ ਕੋਈ ਲੋੜ ਨਹੀਂ, ਮੈਂ ਪਾਰਟੀ ਆਪੇ ਚਲਾ ਲੂੰਗਾ। ਹੁਣ ਉਹਦੀ ਸਾਰੀ ਪਾਰਟੀ ਇਸ ਗੱਲ ਦੀ ਮਾਫ਼ੀ ਮੰਗੀ ਜਾਂਦੀ ਹੈ ਕਿ ਇਹਨੇ ਗਲਤ ਆਖਿਆ, ਪਰ ਇਹਨੇ ਤਾਂ ਨਹੀਂ